ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਥਾਰ, ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਈ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋ, ਵਾਹਿਗੁਰੂ ਸਾਹਿਬ ਜੀਓ, ਦੋਹਰਾ ਮਨ ਤਜ ਬਿਸ਼ਨ ਬਾਸ਼ਨਾ, ਭਰਮਿਉ ਜਨਮ ਅਨੇਕ, ਅਬ ਸਤਿਗੁਰ ਕੀ ਸ਼ਰਨ ਗਹ, ਪਾਵੈ ਆਨੰਦ ਬਿਬੇਕ, ਮਨ ਤਜ ਬਿਸ਼ਨ ਬਾਸ਼ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿਖੇ ਮਹਾਨ ਸੁੰਦਰ ਜੀਵਨ ਸਜ ਰਹੇ ਹੈ। ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਔਰ ਤਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਸੇਵਾ ਹੋਈ ਹੈ, ਉਪਰੰਤ ਗ੍ਰੰਥੀ ਸਾਹਿਬਾਨ ਰਾਹੀਂ ਮੁੱਖ ਵਾਕ ਦੇ ਨਾਲ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਰਾਗਵੀਰ ਸਿੰਘਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਵਾਇਮਾਨ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿਨ ਤਾਈਂ ਜੋ ਆਸਾ ਦੀ ਵਾਰ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ, ਪੌੜੀਆਂ ਉਚਾਰੀਆਂ ਤਥਾ ਸਲੋਕ ਉਚਾਰਨ ਕੀਤੇ, ਉਹਨਾਂ ਦਾ ਛੱਕਿਆ ਸ਼ਬਦਾਂ ਸਹਿਤ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਸੁਣਿਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ, ਜੋ ਵੱਡ ਤੋਂ ਚੱਲ ਰਿਹਾ ਹੈ। ਜਿਸ ਤਰ੍ਹਾਂ ਸੱਜਣ ਠੱਗ ਨੂੰ ਸਿੱਧੇ ਰਸਤੇ ਪਾ ਕੇ ਆਪ ਕੰਧਾਰ ਚਲੇ ਗਏ ਸਨ, ਇੱਥੇ ਯਾਰ ਬਲੀ ਰਹਿੰਦਾ ਸੀ, ਇਹਦੇ ਨਾਲ ਬਚਨ ਬਿਲਾਸ ਇਹਨੂੰ ਨਿਹਾਲ ਕਰ ਦਿੱਤਾ, ਬਖਸ਼ਿਸ਼ ਕਰ ਦਿੱਤੀ ਇਹਦੀ ਜਿਹੜੀ ਮਸਤਾਂ ਵਾਲੀ ਅਵਸਥਾ ਹੋ ਗਈ ਹੈ, ਮਸਤੀ ਰਹਿੰਦਾ ਹੈ। ਇਹਦਾ ਕੋਈ ਮਿੱਤਰ ਸੇਖ ਸਰਵ ਸੀ, ਉਹ ਜਦੋਂ ਮਹਾਰਾਜ ਆਏ ਸੀ ਉਸ ਵੇਲੇ ਹੈ ਨਹੀਂ ਸੀ, ਪਾਸੇ ਗਿਆ ਸੀ। ਅਗਲੇ ਦਿਨ ਉਹਨੂੰ ਆ ਕੇ ਦੇਖਿਆ ਯਾਰ ਬਲੀ ਨੂੰ, ਬੜੀ ਮਸਤੀ ਦੀ ਅਵਸਥਾ ਹੈ। ਕਹਿਣ ਕੇ ਵੀ ਕੱਲ੍ਹ ਜਦੋਂ ਗਿਆ ਸੀ ਉਦੋਂ ਕੁਛ ਹੋਰ ਸੀ, ਅੱਜ ਹੋਰ ਹੀ ਹੋਇਆ ਪਿਆ। ਇਹੋ ਜਿਹਾ ਰੰਗ ਕਿਹਨੇ ਚਾੜਤਾ, ਇਹੋ ਜਿਹੀ ਅਵਸਥਾ ਕਿਹਨੇ ਕਰ ਦਿੱਤੀ। ਕਹਿਣ ਲੱਗਿਆ ਵੀ ਗੁਰੂ ਨਾਨਕ ਖੁਦਾ ਆ ਗਿਆ, ਖੁਦਾ ਨੇ ਇਹ ਕਿਰਪਾ ਕਰਤੀ। ਕਹਿਣ ਲੱਗਿਆ ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਮੈਨੂੰ ਵੀ ਕਰਾ, ਜਿੱਥੇ ਹੈ ਉੱਥੇ ਲੈ ਕੇ ਚੱਲ। ਕਹਿਣ ਲੱਗਿਆ ਵੀ ਸ਼ਰਧਾ ਭਾਵਨਾ ਨਾਲ ਇੱਥੇ ਚੇਤੇ ਕਰ, ਅਤੇ ਮਹਾਰਾਜ ਤਾਂ ਅੰਤਰਜਾਮੀ ਆਪੇ ਆ ਜਾਣਗੇ। ਅਤੇ ਕਹਿਣ ਲੱਗਿਆ ਵੀ ਜਿੰਨਾ ਚਿਰ ਮਹਾਰਾਜ ਦਰਸ਼ਨ ਨਹੀਂ ਕਰ ਲੈਂਦਾ, ਇੱਥੇ ਆ ਨਹੀਂ ਜਾਂਦੇ, ਬਚਨ ਨਹੀਂ ਕਰ ਜਾਂਦਾ, ਉਹਨਾਂ ਚਿਰ ਨਹੀਂ ਮੈਂ ਉੱਠਣਾ, ਬਸ ਇੱਥੇ ਹੀ ਬੈਠ ਜਾਣਾ ਅਰਸ ਧਾਰ ਕੇ। ਬਸ ਫਿਰ ਮਹਾਰਾਜ ਨੂੰ ਚੇਤੇ ਕਰਦਾ ਰਿਹਾ। ਚਾਰ ਦਿਨ ਜਦੋਂ ਲੰਘੇ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਇਹਦੇ ਕੋਲ ਵੀ ਆ ਗਏ, ਉੱਠ ਕੇ ਚਰਨੀ ਢਹਿ ਪਿਆ ਹੈ। ਇਹਦੇ ਨਾਲ ਵੀ ਬਚਨ ਬਿਲਾਸ ਹੋਏ, ਇਹਨੂੰ ਵੀ ਬਖਸ਼ਿਸ਼ ਕਰ ਦਿੱਤੀ, ਨਿਹਾਲ ਕਰ ਦਿੱਤਾ। ਇੱਥੋਂ ਮਹਾਰਾਜ ਫਿਰ ਕੰਧਾਰ ਤੋਂ ਚੱਲਦੇ ਪਿੰਡ ਵਿੱਚ ਚਲੇ ਗਏ। ਬਾਰ ਬਾਰ ਬੈਠੇ, ਇੱਕ ਪਠਾਣ ਆਇਆ, ਕਹਿੰਦੇ ਗਿਆ ਮਹਾਰਾਜ ਤੁਸੀਂ ਕੌਣ, ਕਿਹਨੂੰ ਮਿਲਣਾ ਜੁਲਣਾ ਹੈ? ਗੁਰੂ ਮਹਾਰਾਜ ਕਹਿਣ ਲੱਗੇ ਵੀ ਇੱਥੇ ਇੱਕ ਖੱਤਰੀ ਜਾਤ ਦਾ ਖਾਨ ਚੰਦ, ਉਹਦਾ ਪੁੱਤਰ ਹੈ ਮਾਨ ਚੰਦ, ਉਹਦੇ ਨਾਲ ਸਾਡਾ ਕੋਈ ਕੰਮ ਹੈਗਾ, ਉਹਨੂੰ ਮਿਲਣਾ ਹੈ। ਕਹਿਣ ਲੱਗਿਆ ਮਹਾਰਾਜ ਫਿਰ ਤਾਂ ਆਪਦੇ ਘਰ ਹੋਏਗਾ, ਨਗਰ ਵਿੱਚ ਚਲੇ ਜਾਓ, ਉਹਨੂੰ ਮਿਲ ਜੁਲ ਲਓ। ਗੁਰੂ ਮਹਾਰਾਜ ਕਹਿਣ ਲੱਗੇ ਨਹੀਂ, ਉਹ ਆਪ ਹੀ ਆ ਕੇ ਇੱਥੇ ਮਿਲ ਲੂਗਾ, ਸਾਨੂੰ ਉਹਦੇ ਘਰ ਜਾਣ ਦੀ ਲੋੜ ਨਹੀਂ। ਸੁਣ ਕੇ ਚਲਾ ਗਿਆ ਅਤੇ ਮਾਨ ਚੰਦ ਜਾ ਕੇ ਕਹਿਣ ਲੱਗਿਆ ਵੀ ਬਾਹਰ ਬੈਠੇ ਹੈ ਮਹਾਨ ਚੰਗੇ ਸੁਭਾਅ ਵਾਲੇ, ਉਹਨਾਂ ਕੋਲ ਮੈਂ ਗਿਆ ਸੀ, ਗੱਲਬਾਤ ਕੀਤੀ ਅਤੇ ਉਹ ਤੁਹਾਡਾ ਨਾਂ ਲੈਂਦੇ ਸਨ ਵੀ ਮਾਨ ਚੰਦ ਨਾਲ ਮਿਲਣਾ, ਉਹਨੇ ਕੋਈ ਗੱਲਬਾਤ ਕਰਨੀ ਹੈ, ਉਹਦੇ ਨਾਲ ਕੋਈ ਖਾਸ ਕੰਮ ਹੈ। ਮੈਂ ਕਿਹਾ ਸੀ ਮੇਰੇ ਨਾਲ ਚੱਲੋ, ਉਹਨਾਂ ਨੂੰ ਘਰ ਮਿਲ ਪਾਓ। ਕਹਿਣ ਲੱਗੇ ਨਹੀਂ ਆਪੇ ਮਿਲ ਪਾਊਗਾ। ਇਹ ਕਹਿਣ ਲੱਗੇ ਵੀ ਮੈਂ ਤਾਂ ਉਹਨਾਂ ਨੂੰ ਜਾਣਦਾ ਪਛਾਣਦਾ ਨਹੀਂ, ਕਿਤੇ ਗੱਲਬਾਤ ਹੋਈ ਨਹੀਂ ਹੈ। ਪਰ ਇਹ ਸਿਆਣਾ ਸੀ ਪਠਾਨ, ਕਹਿਣ ਲੱਗਿਆ ਵੀ ਸਾਧੂ ਸੰਤ ਹੈ, ਉਹਨਾਂ ਨੂੰ ਮਿਲਣ ਨਾਲ ਕੋਈ ਪਾਪ ਗੁਨਾਹ ਥੋੜ੍ਹਾ ਹੋ ਜਾਂਦਾ ਹੈ, ਕੋਈ ਲਾਭ ਹੀ ਹੁੰਦਾ ਹੈ, ਤੂੰ ਜਾ ਉਹਨਾਂ ਨੂੰ ਮਿਲ, ਦਰਸ਼ਨ ਕਰ। ਇਸ ਤਰ੍ਹਾਂ ਦਾ ਪ੍ਰੇਰਿਆ ਹੋਇਆ ਹੈ ਮਾਨ ਚੰਦ। ਦੋਖ ਸਿਰ ਜਿਹੜਾ ਮੇਵਾ ਲੈ ਕੇ ਸੌਗੀ ਪਿਸਤਾ ਬਦਾਮ ਵਗੈਰਾ, ਇਹ ਜਿਹੜੀਆਂ ਸੁੱਕੀਆਂ ਵਸਤੂਆਂ ਹੁੰਦੀਆਂ ਇਹਨੂੰ ਮੇਵਾ ਕਿਹਾ ਜਾਂਦਾ ਹੈ, ਲੈ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਚਲਾ ਗਿਆ, ਮੱਥਾ ਟੇਕਿਆ। ਅਤੇ ਗੁਰੂ ਮਹਾਰਾਜ ਨੇ ਉਹ ਉੱਚ ਅਵਸਥਾ ਦੇ ਜਿਹੜੇ ਬਚਨ ਜਿਹੇ ਕਹਿਣੇ ਸ਼ੁਰੂ ਕਰ ਦਿੱਤੇ। ਇਹ ਕਹਿਣ ਲੱਗਿਆ ਮਹਾਰਾਜ ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ ਹੈ ਵੀ ਤੁਸੀਂ ਕੀ ਕਹਿੰਦੇ ਕਹਾਣੇ ਆ। ਮਹਾਰਾਜ ਕਹਿੰਦੇ ਕੋਈ ਨਾ ਆਜੂ ਸਮਝ। ਇਸ ਤਰ੍ਹਾਂ ਮਹਾਰਾਜ ਨੇ ਫਿਰ ਮਿਹਰ ਦੀ ਨਿਗਾਹ ਕਰ ਦਿੱਤੀ। ਜਦੋਂ ਮਿਹਰ ਦੀ ਨਿਗਾਹ ਹੋਈ ਤੇ ਅਵਸਥਾ ਖੁੱਲ ਗਈ, ਫਿਰ ਉੱਠ ਕੇ ਚਰਨੀ ਪੈ ਗਿਆ, ਕਹਿੰਦੇ ਮਹਾਰਾਜ ਧੰਨੋ। ਇਸ ਤਰ੍ਹਾਂ ਇਹਨੂੰ ਬ੍ਰਹਮ ਗਿਆਨੀ ਬਣਾ ਕੇ ਗੁਰੂ ਮਹਾਰਾਜ ਜੀ ਅੱਗੇ ਚਲੇ ਗਏ ਸਨ। ਅੱਗੇ ਜਿਵੇਂ ਆਪ ਜੀ ਮੁਲਤਾਨ ਸ਼ਹਿਰ ਵਿੱਚ ਗਏ, ਇੱਥੇ ਬੜੇ ਤਕੜੇ ਤਕੜੇ ਪੀਰ ਫਕੀਰ ਰਹਿੰਦੇ ਸੀ, ਬੜੇ ਪੜ੍ਹੇ ਲਿਖੇ ਵਿਦਵਾਨ ਵੀ ਸੀ, ਆਲਮ ਵੀ ਸੀ, ਅਤੇ ਕੋਈ ਸਾਧਨ ਕਰਕੇ ਸ਼ਕਤੀਆਂ ਵਾਲੇ ਵੀ, ਕਰਾਮਾਤਾਂ ਵਾਲੇ ਵੀ ਸੀ। ਅਤੇ ਉਹ ਸਾਧਨਾ ਦਾ ਬਲ ਹੋਣ ਕਰਕੇ ਅੰਦਰ ਫਿਰ ਕਰਾਮਾਤ ਹੈ, ਕਰਾਮਾਤ ਕਰਕੇ ਫਿਰ ਮਨੁੱਖ ਨੂੰ ਮਾਣ ਹੰਕਾਰ ਹੋਈ ਜਾਂਦਾ ਹੈ, ਜਿਸ ਕਰਕੇ ਜਿੰਨੇ ਪੀਰ ਰਹਿੰਦੇ ਸੀ ਸਾਰਿਆਂ ਨੂੰ ਹੰਕਾਰ ਹੋਇਆ ਪਿਆ ਸੀ ਵੀ ਸਾਡੇ ਵਰਗਾ ਨਹੀਂ ਕੋਈ, ਉਹਨਾਂ ਦਾ ਮਾਣ ਹੰਕਾਰ ਲਾਉਣ ਵਾਸਤੇ, ਉਹਨਾਂ ਅੰਦਰ ਭਾਵ ਭਗਤੀ ਦੀ ਖੁਸ਼ਬੂ ਬਖਸ਼ਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਵੇਂ ਮੁਲਤਾਨ ਸ਼ਹਿਰ ਤੋਂ ਬਾਰ ਬਾਰ ਆਪ ਬੈਠੇ ਸਨ ਅਤੇ ਇਹਨਾਂ ਨੂੰ ਵੀ ਬਖਸ਼ਿਸ਼ ਕੀਤੀ ਆਪ ਜੀ ਨੇ, ਜਿਵੇਂ ਇਹਨਾਂ ਨੇ ਆਪੋ ਰੁਚੀ ਰਲ ਮਿਲ ਕੇ ਵਿਚਾਰ ਵਟਾਂਦਰਾ ਸਤਿਗੁਰੂ ਸਾਹਿਬ ਜੀ ਨਾਲ ਕੀਤਾ। ਇਤਿਹਾਸ ਰਾਹੀਂ ਅੱਜ ਉਹ ਸਾਰਾ ਪ੍ਰਸੰਗ ਖੋਲ ਖੋਲ ਕੇ ਆ ਰਿਹਾ ਹੈ। ਉਹ ਜਿਵੇਂ ਦਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਮਨ ਤਜ ਬਿਸ਼ਯਨ ਬਾਸ਼ਨਾ, ਆਪਣੇ ਮਨ ਨੂੰ ਹੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਹੇ ਮੇਰੇ ਮਨਾ, ਜਿਹੜੀਆਂ ਵਿਸ਼ਿਆਂ ਦੀਆਂ ਬਾਸ਼ਨਾ ਬਹੁਤ ਭੈੜੀਆਂ ਹਨ, ਮਾੜੀਆਂ ਬਾਸ਼ਨਾ ਵਿਸ਼ਿਆਂ ਦੀਆਂ, ਉਹਨਾਂ ਨੂੰ ਤੂੰ ਛੱਡ ਦੇ ਤਿਆਗ ਦੇ। ਪਰਮਿਓ ਜਨਮ ਅਨੇਕ, ਕਿਉਂਕਿ ਹੇ ਮੇਰੇ ਮਨਾ, ਮਾੜੀਆਂ ਬਾਸ਼ਨਾ ਦੇ ਵਿੱਚ ਪੈ ਕੇ ਤੂੰ ਇੱਕ ਜਨਮ ਨਹੀਂ ਅਨੇਕਾਂ ਜਨਮਾਂ ਵਿੱਚ ਭਰਮਿਆ ਹੈ। ਕਿਤੇ ਕੁੱਤਾ, ਕਿਤੇ ਬਿੱਲਾ, ਕਿਤੇ ਸੱਪ ਠੂਹਾਂ, ਕੀੜੇ ਮਕੌੜੇ, ਇਹ ਮਾੜੀਆਂ ਬਾਸ਼ਨਾ ਕਰਕੇ ਤੂੰ ਇਹਨਾਂ ਅਨੇਕਾਂ ਜਨਮਾਂ ਵਿੱਚ ਭਰਮਿਆ ਭਟਕਿਆ ਹੈ। ਇਹ ਮਾੜੀਆਂ ਬਾਸ਼ਨਾ ਨਾ ਤੂੰ ਕਰਦਾ ਫਿਰ ਨਹੀਂ ਭਰਮਟਾ ਸੀ। ਹੇ ਮਨਾ, ਜੇ ਤੂੰ ਸ਼ੁੱਧ ਰਹਿੰਦਾ, ਪਵਿੱਤਰ ਰਹਿੰਦਾ, ਇਹਨਾਂ ਮੰਦ ਬਾਸ਼ਨਾ ਤੋਂ ਬਚਿਆ ਰਹਿੰਦਾ, ਫਿਰ ਇਹਨਾਂ ਅਨੇਕਾਂ ਜਨਮਾਂ ਤੋਂ ਵੀ ਬਚ ਰਹਿੰਦਾ। ਇਸ ਕਰਕੇ ਪਿੱਛੇ ਭਾਵੇਂ ਜਿੰਨੇ ਮੰਗਲ ਕਵੀ ਜੀ ਨੇ ਕੀਤੇ ਹੈ ਉੱਥੇ ਇਹ ਮਨ ਸ਼ਬਦ ਨਹੀਂ ਵਰਤਿਆ ਹੈ। ਇਹ ਡਾਕਟਰ ਵੀਰ ਸਿੰਘ ਜੀ ਦੇ ਆਪਣੇ ਖਿਆਲ ਆ ਵੀ ਜਿੱਥੇ ਜਿਹੜੇ ਤਿੰਨ ਚਾਰ ਮੰਗਲ ਪਹਿਲਾਂ ਆਏ ਹੈ ਨਾ, ਵੀ ਉੱਥੇ ਵੀ ਇਹ ਆਪਣੇ ਮਨ ਨੂੰ ਕਵੀ ਸੰਤੋਖ ਸਿੰਘ ਨੇ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ ਹੈ। ਇਸ ਤਰ੍ਹਾਂ ਜਿਹੜਾ ਮਨ ਹੈ ਇਹਦੇ ਮਹਿਨੇ ਹੋਰ ਵੀ ਹਨ, ਅਰਥ ਵੀ ਹਨ। ਮਨ ਦਾ ਅਰਥ ਪਿਆਰੇ ਵੀ ਹੁੰਦਾ ਹੈ, ਮਨ ਦਾ ਅਰਥ ਜੀਵ ਵੀ ਹੁੰਦਾ ਹੈ। ਜਿਹੜਾ ਸਰੀਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸੰਕਲਪ ਕਲਪ ਕਰਨ ਵਾਲੀ ਬਿਰਤੀ ਹੈ, ਤਰ੍ਹਾਂ ਤਰ੍ਹਾਂ ਦੇ ਫੁਰਨੇ ਕਰਨ ਵਾਲੀ ਬਿਰਤੀ, ਉਹਦਾ ਨਾਮ ਮਨ ਹੈ। ਇਸ ਕਰਕੇ ਵੀ ਮਨ ਦਾ ਅਰਥ ਪਿਆਰੇ, ਜਿਹੜਾ ਕਥਾ ਸੁਣਨ ਵਾਲਾ ਹੈ ਉਹ ਵੀ ਪਿਆਰਾ ਹੀ ਹੈ ਨਾ, ਵੀ ਹੇ ਪਿਆਰੇ ਸੁਣਨ ਵਾਲੇ ਕਥਾ ਵਾਰਤਾ, ਵੀ ਜੀ ਗੁਰੂ ਵਾਲਾ ਤਾਂ ਬਣਿਆ ਨਹੀਂ ਹੈ ਜੀ ਕਥਾ ਸੁਣਦਾ ਹੈ। ਇਸ ਕਰਕੇ ਉਹਨੂੰ ਕਹਿੰਦੇ ਹੇ ਕਥਾ ਸੁਣਨ ਵਾਲੇ ਪਿਆਰੇ, ਹੁਣ ਕਥਾ ਤਾਂ ਸੁਣ ਰਿਹਾ ਹੈ ਅਤੇ ਜਿਹੜੀਆਂ ਮਾੜੀਆਂ ਬਾਸ਼ਾਂ ਇਹ ਨਹੀਂ ਛੱਡਦਾ ਹੈ, ਇਹ ਤੂੰ ਛੱਡ ਦੇ, ਗ੍ਰਹਿਣ ਕਰ ਲਾ ਗੁਰੂ ਕਾ ਉਪਦੇਸ਼, ਗੁਰੂ ਵਾਲਾ ਬਣ ਜਾ, ਕਿਉਂਕਿ ਮਾੜੀਆਂ ਵਾਸ਼ਨਾ ਕਰਕੇ ਤੂੰ ਅਨੇਕਾਂ ਜਨਮਾਂ ਵਿੱਚ ਪਿਆਰਿਆ ਭਰਮਿਆ ਹੈ ਭੜਕਿਆ ਹੈ। ਇਸ ਤਰ੍ਹਾਂ ਮਨ ਦਾ ਅਰਥ ਪਿਆਰੇ ਕਰਕੇ ਅਰਥ ਕਰ ਲਈਦਾ। ਮਨ ਦਾ ਅਰਥ ਜੀਵ ਹੀ ਹੁੰਦਾ ਹੈ, ਵੀ ਅੰਦਰਲਾ ਜਿਹੜਾ ਜੀਵ ਆਤਮਾ ਹੈ, ਸਤਾਰਾਂ ਤੱਤਾਂ ਦਾ ਜਿਹੜਾ ਸਰੀਰ ਹੈ ਨਾ, ਇਹਦੇ ਵਿੱਚ ਜਿਹੜਾ ਬੈਠਾ ਹੈ ਡੇਰੇ ਲਾਈ, ਜਿਹਦੇ ਕਰਕੇ ਆ ਪੰਜੇ ਪ੍ਰਾਣ ਹਰਕਤ ਕਰਦੇ ਹੈ, ਪੰਜੇ ਗਿਆਨ ਇੰਦਰੀਆਂ, ਨੱਕ ਕੰਨ ਰੋਸਣਾ ਜਵਾਨ ਆਦਿਕ ਕਿਰਿਆ ਕਰਦੀ ਹੈ, ਇਹਨਾਂ ਨੂੰ ਜਿਹੜਾ ਸਤਾ ਸਫੁਰਤੀ ਦੇ ਰਿਹਾ ਹੈ ਨਾ, ਉਹਦਾ ਨਾਂ ਜੀਵਾਤਮਾ ਹੈ। ਉਸ ਅੰਦਰਲੇ ਜੀਵਾਤਮਾ ਨੂੰ ਜਿਹੜਾ ਆਪਣੇ ਕੀਤੇ ਕਰਮਾਂ ਦਾ ਫਲ ਭੋਗਣ ਲਈ ਫਿਰ ਧਰਮਰਾਜ ਕੋਲ ਜਾ ਕੇ ਲੇਖਾ ਜੋਖਾ ਦਿੰਦਾ ਹੈ ਅਤੇ ਹੋਰ ਸਰੀਰਾਂ ਵਿੱਚ ਆਉਂਦਾ ਜਾਂਦਾ, ਉਸ ਅੰਦਰਲੇ ਜੀਵਾਤਮਾ ਨੂੰ ਕਹਿ ਦੇ ਵੀ ਹੇ ਜੀਵਾਤਮਾ, ਜਿਹੜੀਆਂ ਵਿਸ਼ਿਆਂ ਦੀ ਬਾਸ਼ਨਾ ਹੈ ਉਹਨੂੰ ਤੂੰ ਛੱਡ ਦੇ, ਇਹਨਾਂ ਇਹਨਾਂ ਬਦਲ ਲੱਗ ਕੇ ਤੂੰ ਅਨੇਕਾਂ ਜਨਮਾਂ ਵਿੱਚ ਭਰਮਿਆ ਹੈ। ਆਓ ਸਤਿਗੁਰੂ ਕੀ ਸ਼ਰਨ ਗਾਓ, ਹੁਣ ਤੂੰ ਮੰਦ ਬਾਸ਼ਨਾ ਛੱਡ ਕੇ ਪਿਆਰੇ ਹੇ ਜੀਵ ਸਤਿਗੁਰੂ ਦੀ ਸ਼ਰਨ ਪੜ ਲੈ, ਪਾਵੇ ਆਨੰਦ ਵਿਵੇਕ। ਇਹ ਭਲਾ ਅੰਦਰਲਾ ਜੀਵ ਆਤਮਾ ਜਾਂ ਮਨ ਜਾਂ ਜਿਹੜਾ ਕਥਾ ਸੁਣਨ ਵਾਲਾ ਪਿਆਰਾ ਕੋਈ ਹੈ, ਉਹ ਅੱਗੇ ਸਵਾਲ ਕਰਦੇ ਵੀ ਜੇ ਮੈਂ ਮਨ ਬਾਸ਼ਨਾ ਛੱਡਦੀਆਂ ਗੁਰੂ ਦੀ ਸ਼ਰਨ ਪੜ ਲਈ ਅਤੇ ਮੈਨੂੰ ਕੀ ਲਾਭ ਹੋ ਜਾਊਗਾ, ਕਿਉਂਕਿ ਕਿਸੇ ਨੂੰ ਵੀ ਅਸੀਂ ਕਹੋ ਵੀ ਤੂੰ ਆਹ ਕਰ ਲੈ, ਉਹ ਅੱਗੋਂ ਸਵਾਲ ਇਹ ਕਰੇ ਵੀ ਕਰ ਤਾਂ ਲੈਗੇ, ਕੋਈ ਲਾਭ ਹੋਊ, ਕੋਈ ਨਫ਼ਾ ਹੋਊ? ਜੇ ਲਾਭ ਨਹੀਂ ਹੋਣਾ ਫਿਰ ਕੀ ਫਾਇਦਾ ਇੱਧਰ ਭਾਵੇਂ ਕੋਈ ਕਰਨ ਦਾ? ਜੇ ਮਨ ਕਹੇ ਸੁਣ ਵਾਲਾ ਅੱਗੇ ਸਲਾਲ ਕਰ ਦੇਵੇ ਕਵੀ ਨੂੰ ਵੀ ਮੈਂ ਤੁਹਾਡੇ ਮਗਰ ਲੱਗ ਕੇ ਸਤਿਗੁਰੂ ਦੀ ਸ਼ਰਨਤਾ ਫੜ ਲਵਾਂ, ਮੈਨੂੰ ਕੀ ਲਾਭ ਹੋਊਗਾ? ਤਾਂ ਕਵੀ ਕਹਿੰਦਾ ਪਾਵੈ ਆਨੰਦ ਵਿਵੇਕ, ਕਹਿੰਦੇ ਤੂੰ ਬੜਾ ਭਾਰੀ ਗਿਆਨ ਦਾ ਜਿਹੜਾ ਆਨੰਦ ਹੈ ਨਾ, ਜੀਵ ਈਸ਼ ਦੀ ਏਕਤਾ ਦਾ ਗਿਆਨ, ਜੀਵ ਕੀ ਹੈ, ਈਸ਼ਰ ਕੀ ਹੈ, ਆਤਮਾ ਕੀ ਹੈ, ਪਰਮਾਤਮਾ ਕੀ ਹੈ, ਇਹਦਾ ਗਿਆਨ ਦਾ ਆਨੰਦ ਵੱਖਰਾ ਹੈ। ਇੱਕ ਤਾਂ ਹੈ ਨਾ ਦੁਨਿਆਵੀ ਆਨੰਦ ਖਾਣ ਪੀਣ ਦੇ, ਇਸੇ ਤਰ੍ਹਾਂ ਕੋਈ ਸਰੀਰ ਦੇ ਜਿਹੜੇ ਕੇਂਦਰੇ ਇਹਨਾਂ ਕਰਕੇ ਵੀ ਆਨੰਦ ਹੁੰਦੇ ਆ। ਅੱਖਾਂ ਦਾ ਦੇਖਣ ਦਾ ਆਨੰਦ ਵੱਖਰਾ ਹੈ, ਕੰਨਾਂ ਕਰਕੇ ਸੁਣਨ ਦਾ ਆਨੰਦ ਵੱਖਰਾ ਹੈ, ਜਵਾਨ ਰਾਹੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੋਈ ਭੋਜਨ ਰਸਕਸ਼ ਜੇ ਛਾਣੇ ਇਹਨਾਂ ਦਾ ਵੱਖਰਾ ਆਨੰਦ ਹੁੰਦਾ ਹੈ। ਅਤੇ ਸ਼ੀਰ ਕਰਕੇ ਜਿਹੜਾ ਕੋਈ ਕੌਮ ਵਾਸ਼ਨਾ ਵਿੱਚ ਪ੍ਰਵਿਰਤ ਹੋਣਾ ਹੈ, ਇਹਦਾ ਕੋਈ ਵੱਖਰਾ ਜਿਹਾ ਆਨੰਦ ਨੇ। ਵਿਕਾਮ ਸਵਾਦ ਕਾਰਨ ਕੋਟ ਦਿਨ ਸੁੱਖ ਪਾਵੈ, ਭਜਨ ਸਿਮਰਨ ਕਰਨ ਦਾ ਜਿਹੜਾ ਆਨੰਦ ਵੱਖਰਾ ਹੈ। ਪਰਮੇਸ਼ਰ ਦੀ ਉਹ ਵੀ ਉਹ ਪਰਮਾਤਮਾ ਕੀ ਹੈ, ਉਹਦੀ ਅੰਸ ਵਿੱਚੋਂ ਆਇਆ ਹੋਇਆ ਜੀਵਾਤਮਾ ਕੀ ਹੈ, ਇਹਦਾ ਜਿਹੜਾ ਗਿਆਨ ਹੋ ਜਾਣਾ ਹੈ, ਇਹਦਾ ਆਨੰਦ ਵੱਖਰਾ ਹੈ। ਇਹ ਦੋਹਾਂ ਦੀ ਏਕਤਾ ਹੋ ਜਾਣੀ, ਆਤਮਾ ਪਰਮਾਤਮਾ, ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਣਾ। ਕਹਿੰਦੇ ਇਸ ਤਰ੍ਹਾਂ ਤੋਂ ਵੀ ਜਿਹੜਾ ਜੀਵ ਈਸ਼ ਦੀ ਏਕਤਾ ਦਾ ਆਨੰਦ ਆ, ਉਹ ਫਿਰ ਪ੍ਰਾਪਤ ਕਰ ਲਵੇ ਪਾ ਲਵੇਗਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਨ ਪਰਮ ਪਵਿੱਤਰਾ। ਭਾਈ ਬਾਲਾ ਜੀ ਜੋ ਸੰਧੂ ਗੋਦੇ ਹਨ, ਕਹਿੰਦੇ ਹਨ ਕਿ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਜੋ ਮਹਾਨ ਪਵਿੱਤਰ ਕਥਾ ਹੈ ਉਹ ਮੇਰੇ ਪਾਸੋਂ ਆਪ ਸੁਣ ਲਓ। ਜਪਨ ਹੋਈ ਕਥਾ ਬਚਿਤਰਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੁੰਦਰ ਕਥਾ ਹੈ ਉਹ ਬਚਿਤਰਾ ਕੀ ਨਾਨਾ ਤਰ੍ਹਾਂ ਦੀ ਹੋਈ। ਬਚਿਤਰਾ ਦਾ ਅਰਥ ਨਾਨਾ ਵੀ ਹੁੰਦਾ ਹੈ, ਬਚਿਤਰਾ ਦਾ ਅਰਥ ਤਰ੍ਹਾਂ ਤਰ੍ਹਾਂ ਦੀ ਹੁੰਦਾ ਹੈ, ਬਚਿਤਰਾ ਦਾ ਅਰਥ ਕੌਤਕਾਂ ਵਾਲੀ, ਬਚਿਤਰਾ ਦਾ ਅਰਥ ਅਚਰਜ ਵੀ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਦੀ ਅਚਰਜ ਜਿਹੜੀ ਕਥਾ ਹੈ, ਅਚਰਜ ਕੌਤਕਾਂ ਵਾਲੀ ਕਥਾ ਹੈ, ਅਤੇ ਨਾਨਾ ਤਰ੍ਹਾਂ ਦੀ ਕਥਾ ਹੈ, ਉਹ ਵੱਖਰੋ ਵੱਖਰੇ ਤਰ੍ਹਾਂ ਦੀ ਕਥਾ ਹੈ ਨਾ ਮਹਾਰਾਜ ਦੀ। ਹੁਣ ਜਿੰਨੇ ਆ ਪ੍ਰਸੰਗ ਆਏ ਤਰ੍ਹਾਂ ਤਰ੍ਹਾਂ ਦੇ ਹੀ ਹੈ, ਜਾਰਬਲੀ ਦਾ ਹੋਰ ਤਰ੍ਹਾਂ ਦਾ, ਸੇਖ ਸਰਫ ਦਾ ਹੋਰ ਹੈ, ਹੁਣ ਜਿਹੜੇ ਮੁਗਲ ਹੈ ਮੁਲਤਾਨ ਦੇ ਪੀਰ, ਇਹਨਾਂ ਦੀ ਕਥਾ ਹੁਣ ਹੋਰ ਤਰ੍ਹਾਂ ਦੀ ਆਊ। ਇਸ ਕਰੇ ਵਕੰਦਨਾ ਤਰ੍ਹਾਂ ਦੀ ਵੱਖਰੇ ਵੱਖਰੇ ਪਿੰਡਾਂ ਦੀ ਜਿਹੜੀ ਕਥਾ ਜਿਵੇਂ ਹੋਈ ਹੈ, ਇਹ ਗੁਰੂ ਅੰਗਦ ਸਾਹਿਬ ਮਹਾਰਾਜ ਬੜੀ ਪਵਿੱਤਰ ਕਥਾ ਹੈ ਗੁਰੂ ਨਾਨਕ ਦੀ, ਉਹ ਸੁਣੋ ਮੇਰੇ ਪਾਸਾ। ਤਹਤੇ ਜਬ ਕੀਨੋ ਪ੍ਰਸਥਾਨਾ, ਉਹ ਜਿਹੜਾ ਨਗਰ ਹੈ ਜਿੱਥੇ ਮਾਨ ਚੰਦ ਰਹਿੰਦਾ ਸੀ, ਇਹਨੂੰ ਨਿਹਾਲ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਚਲਣਾ ਕੀਤਾ, ਪਹੁੰਚੇ ਨਗਰ ਜਾਏ ਮੁਲਤਾਨਾ। ਬਾਲਾ ਜੀ ਕਹਿੰਦੇ ਹੇ ਗੁਰੂ ਨਾਨਕ, ਗੁਰੂ ਅੰਗਦ ਸਾਹਿਬ ਜੀ ਚਲਦੇ ਚਲਾਉਂਦੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਮੁਲਤਾਨ ਸ਼ਹਿਰ ਆ ਉੱਥੇ ਜਾ ਪਹੁੰਚੇ। ਪੀਰ ਬ੍ਰਿੰਦ ਜਹਿ ਸਮਸ਼ ਸਮੇਤਾ, ਜਿਸ ਮੁਲਤਾਨ ਸ਼ਹਿਰ ਦੇ ਵਿੱਚ ਸੰਸਤਰੇ ਦੇ ਸਮੇਤ ਬੇਅੰਤ ਬੜੇ ਬੜੇ ਪੀਰ ਰਹਿੰਦੇ ਸਨ, ਮਿਲਣ ਚਾਹਿਓ ਬੇਦੀ ਕੁੱਲ ਕੇਤਾ, ਸਾਰਿਆਂ ਪੀਰਾਂ ਫਕੀਰਾਂ ਨੂੰ ਬੇਦੀਆਂ ਦੇ ਕੁੱਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ ਜੀ ਨੇ ਮਿਲਣਾ ਚਾਹਿਆ, ਬਚਨ ਬਿਲਾਸ ਕਰਨੇ ਚਾਹੇ ਹਨ। ਦੇਨ ਉਪਦੇਸ਼ ਆਪਣੋ ਨੀਕਾ, ਆਪਣਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਅੱਠੇ ਪੈਰ ਪ੍ਰੇਮ ਨਾਲ ਭਗਤੀ ਕਰਨੀ, ਅਤੇ ਕੋਈ ਜਣਾਉਣਾ ਨਹੀਂ ਤਾਣ ਹੁੰਦੇ ਹੋਏ, ਨਮਾਣਾ ਮਾਣ ਹੁੰਦੇ ਹੋਏ, ਨਮਾਣਾ ਅਣਹੁੰਦੇ ਆ ਵੰਡਾਏ, ਕੋ ਐਸਾ ਭਗਤ ਸਦਾਏ, ਉਹ ਐਸਾ ਸਬਬ ਦੇਸ਼ ਦੇਣ ਵਾਸਤੇ, ਜਿਸ ਬਿਧ ਹੋਇਆ ਉਧਾਰ ਇਸ ਜੀ ਕਾ, ਜਿਸ ਤਰ੍ਹਾਂ ਅੰਦਰਲੇ ਜੀਵ ਆਤਮਾ ਦਾ ਉਧਾਰ ਹੋ ਜਾਏ, ਸ਼ਮਾ ਤੋਂ ਵੀ ਛੁਟਕਾਰਾ ਹੋ ਜਾਏ, ਚੁਰਾਸੀ ਦੇ ਚੱਕਰ ਤੋਂ ਵੀ ਉਧਾਰ ਹੋ ਜਾਏ, ਛੁਟਕਾਰਾ ਹੋ ਜਾਏ। ਸਮਸ਼ ਤਬਰੇਜ ਰਹਿਤ ਜਿਹ ਥਾਏ, ਮਹਾਰਾਜ ਮੁਲਤਾਨ ਸ਼ਹਿਰ ਵਿੱਚ ਉੱਥੇ ਸਿੱਧੇ ਗਏ ਹੈ, ਜਿਸ ਅਸਥਾਨ ਤੇ ਸਮਸਤਰੇਜ ਰਹਿੰਦਾ ਹੈ ਸੀ, ਤਹਾਂ ਜਾਏ ਬੈਠੇ ਜਗ ਸਾਏ, ਜਗਤ ਦੇ ਮਾਲਕ ਉਸ ਦੀ ਜਗ੍ਹਾ ਦੇ ਨੇੜੇ ਜਾ ਬੈਠੇ ਹਨ। ਦੱਸਦੇ ਆ ਵੀ ਮੁਲਤਾਨ ਸ਼ਹਿਰ ਦੇ ਵਿੱਚ ਜਿੱਥੇ ਸੰਸਰੇਜ ਦੀ ਖਾਨਕਾ ਹੈ, ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਹੁਣ ਵੀ ਥੜਾ ਬਣਿਆ ਹੋਇਆ, ਨੇੜੇ ਹੀ ਯਾਦਗਾਰ ਵਿੱਚ ਸਵਾਏ ਮਾਨ ਹੈ। ਪਿੱਛੇ ਉਹ ਕਹਿੰਦੇ ਵੀ ਉੱਥੋਂ ਦੇ ਲੋਕਾਂ ਨੇ ਵੀ ਇੱਥੇ ਕਦੇ ਸਿੱਖ ਨਾ ਆ ਕੇ ਕਬਜ਼ਾ ਕਰ ਲੈਣ, ਅਤੇ ਉਹਨਾਂ ਨੇ ਵੀ ਉਹ ਥੜਾ ਜਿਹਾ ਵੀ ਢਾਲਤਾ ਹੈ। ਇਸ ਤਰ੍ਹਾਂ ਇਹ ਕੰਧੇ ਉੱਪਰ ਮਹਾਰਾਜ ਦਾ ਪੰਜੇ ਦਾ ਨਿਸ਼ਾਨ ਜਿਹਾ ਸੀ, ਕਹਿੰਦੇ ਹੁਣ ਉਹ ਵੀ ਖਤਮ ਕਰ ਦਿੱਤਾ ਵੀ ਇੱਥੇ ਕੋਈ ਵੀ ਜਿਹੜੇ ਗੁਰੂ ਨਾਨਕ ਦੇ ਸਿੱਖ ਹੋਣ ਵਾਲੇ ਉਹਨਾਂ ਆਪਣਾ ਜਨਾਉਣ। ਇਸ ਕਰਕੇ ਉਹ ਲੋਕਾਂ ਨੇ ਸੰਸਰੇ ਦੀ ਜਿਹੜੀ ਖਾਨਕਾ ਜਗ੍ਹਾ ਉਹ ਤਾਂ ਕਾਇਮ ਰੱਖੀ ਹੈ। ਮਹਾਰਾਜ ਦਾ ਜਿਹੜਾ ਕੋਈ ਅਸਥਾਨ ਹੈ ਥੜਾ ਜਾਂ ਉਹ ਚਿੰਨ੍ਹ ਸੀ ਪੰਜਾਂ ਦਾ, ਉਹ ਖਤਮ ਕਰ ਦਿੱਤੇ ਹਨ। ਸਭ ਪੀਰਨ ਕੋ ਸੁਧ ਜਬ ਹੋਈ, ਉਧਰ ਮੁਲਤਾਨ ਦੇ ਵਿੱਚ ਰਹਿਣ ਵਾਲੇ ਜਿੰਨੇ ਬੜੇ ਬੜੇ ਪੀਰ ਹੈ, ਜਦੋਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਇੱਥੇ ਆਉਣ ਦੀ ਖਬਰਸਾਰ ਹੋਈ ਹੈ, ਮਿਲ ਕੇ ਮਤੋ ਕਰਤ ਭੇਸ ਹੋਈ, ਸਾਰੇ ਮੁਲਤਾਨ ਦੇ ਪੀਰ ਇਕੱਠੇ ਹੋ ਕੇ ਆਪੋ ਵਿੱਚ ਹੀ ਸਲਾਹਾਂ ਕਰਨ ਲੱਗ ਪਏ ਹਨ। ਇਨ ਜੀਤੇ ਸਭ ਥਾਨ ਮਹਾਨਾ, ਪੀਰੋ ਤੁਸੀਂ ਜਾਣਦੇ ਹੋਵੋਗੇ ਜਿਹੜੇ ਗੁਰੂ ਨਾਨਕ ਸਾਹਿਬ ਆ ਗਏ ਨਾ ਇੱਥੇ ਬਾਹਰ ਬਾਹਰ, ਇਹਨਾਂ ਨੇ ਸਾਰੇ ਥਾਵਾਂ ਦੇ ਜਿੰਨੇ ਬੜੇ ਬੜੇ ਪੀਰ ਫਕੀਰ ਸਿੱਧਨਾਥ ਹੈ, ਕਾਂਸ਼ੀ ਦੇ ਵਿਦਵਾਨ ਪੰਡਿਤ ਸਭ ਜਿੱਤ ਲਏ ਹਨ। ਕਾਬਾ ਚਰਨ ਸੰਗ ਫਿਰਾਨਾ, ਪਤਾ ਹੀ ਹੈ ਜਦੋਂ ਗੁਰੂ ਨਾਨਕ ਸਾਹਿਬ ਕਾਬੇ ਗਏ ਹੈ, ਫਿਰਿਆ ਮੱਕਾ ਕਲਾ ਦਿਖਾ ਰਹੀ ਹੈ, ਅਸੀਂ ਤਾਕਤ ਗਾਈ ਕਾਬਾ ਘੁੰਮ ਗਿਆ ਇਹਨਾਂ ਦੇ ਚਰਨਾਂ ਨਾਲ। ਇਸ ਤਰ੍ਹਾਂ ਮਦੀਨੇ ਵੀ ਜਿਹੜੀ ਮੁਹੰਮਦ ਸਾਹਿਬ ਦੀ ਕਬਰ, ਉਹਨੇ ਉੱਠ ਕੇ ਇਹਨਾਂ ਦੇ ਚਰਨਾਂ 'ਤੇ ਸਿਜਦਾ ਕੀਤਾ ਹੈ। ਹੁਣ ਤੱਕ ਜਿਹੜਾ ਮਦੀਨੇ ਦਾ ਸਿਜਦਾ ਉਹ ਉੱਪਰਲਾ ਸਲਾਹ ਹੋਇਆ ਹੈ, ਉਹ ਝੁਕਿਆ ਹੈ, ਸੱਜਾ ਜਿਹਾ ਝੁਕਿਆ ਹੋਇਆ ਹੈ। ਇਸ ਤਰ੍ਹਾਂ ਇਸ 'ਤੇ ਇਹਨਾਂ ਨੇ ਉਹ ਕਹਿੰਦੇ ਕਾਬੇ ਨੂੰ ਘੁੰਮਾ ਦਿੱਤਾ, ਅਤੇ ਮਦੀਨੇ ਵਿੱਚ ਕਬਰ ਨੇ ਆ ਕੇ ਸਿਜਦਾ ਕਰ ਦਿੱਤਾ ਇਹਨਾਂ ਨੂੰ। ਚਰਚਾ ਅਜਮਤ ਮਹਿ ਇਹ ਭਾਰੀ, ਇਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਕਹਿੰਦੇ ਗਿਆਨ ਚਰਚਾ ਕਰਨ ਵਿੱਚ ਵੀ ਤਕੜੇ ਹੈ, ਇਹਨਾਂ ਦੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ ਸਿੱਧਨਾਥ, ਅਤੇ ਬਾਕੀ ਜਿਹੜੀ ਤਾਕਤ ਹੈ ਉਹਦੇ ਵਿੱਚ ਹੀ ਬੜੇ ਮਹਾਨ ਭਾਰੀ ਹੈ, ਮਹਾਨ ਤਾਕਤਾਂ ਦੇ ਮਾਲਕ ਹਨ ਗੁਰੂ ਨਾਨਕ ਸਾਹਿਬ। ਸਕੇ ਉਹਨ ਕੋ ਅਟਕ ਅਗਾਰੀ, ਜਿਹੜਾ ਕੋਈ ਦੁਨੀਆਂ ਦਾ ਪੀਰ ਫਕੀਰ ਹੈ, ਵਿਦਵਾਨ ਹੈ, ਸਿੱਧਨਾਥ ਹੈ, ਸ਼ਕਤੀ ਵਾਲਾ ਹੈ, ਕੋਈ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਠਹਿਰ ਨਹੀਂ ਸਕਿਆ, ਖੜ ਨਹੀਂ ਸਕਿਆ, ਸਭ ਹਾਰ ਗਏ ਹਨ। ਸਰਬਰ ਬਾਦ ਨਹੀਂ ਬਨ ਆਈ, ਜੇ ਹੁਣ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਾ ਕੇ ਗਿਆਨ ਚਰਚਾ ਕਰਨ ਲੱਗ ਜਾਈਏ, ਕਹਿੰਦੇ ਫਿਰ ਵੀ ਆਪਾਂ ਇਹ ਗਿਆਨ ਚਰਚਾ ਵਿੱਚ ਇਹਨਾਂ ਦੇ ਬਰਾਬਰ ਨਹੀਂ ਬਣ ਹੋ ਸਕਾਂਗੇ, ਇਹਨਾਂ ਨਾਲ ਸਾਡੇ ਵਿੱਚੋਂ ਕੋਈ ਗਿਆਨ ਚਰਚਾ ਵਿੱਚ ਕੋਈ ਫਤਿਹ ਨਹੀਂ ਕਰ ਸਕੇਗਾ, ਜਿੱਤ ਨਹੀਂ ਕਰ ਸਕੇਗਾ। ਬੇਨਤੀ ਕਰਕੇ ਕਰੋ ਬਿਦਾਰੀ, ਇਸ ਕਰਕੇ ਨਾ ਤਾਂ ਮਹਾਰਾਜ ਨੂੰ ਕੋਈ ਮੰਦਾ ਚੰਗਾ ਬੋਲੀਏ, ਅਤੇ ਬੇਨਤੀ ਜੀ ਕਰਕੇ ਨਾ ਇੱਥੋਂ ਮਹਾਰਾਜ ਨੂੰ ਧੋਰ ਦਈਏ ਵੀ ਇੱਥੇ ਨਾ ਮਹਾਰਾਜ ਤੁਸੀਂ ਰਹੁ ਜਾਓ ਕਿਤੇ ਹੋਰ। ਅਸ ਵਿਚਾਰ ਕਰ ਦੂਧ ਕਟੋਰਾ, ਇਸ ਤਰ੍ਹਾਂ ਦੀ ਪੀਰਾਂ ਨੇ ਸੋਚ ਵਿਚਾਰ ਕੀਤੀ, ਸਾਰੇ ਕਹਿੰਦੇ ਵੀ ਗੱਲ ਤਾਂ ਠੀਕ ਹੈ, ਬੇਨਤੀ ਕਰਕੇ ਭੇਜੋ, ਇੱਥੇ ਵੇਚਾ ਬੜੇ ਲੋਕਾਂ ਨੇ ਇਹਨਾਂ ਨੂੰ ਸਾਨੂੰ ਛੱਡ ਜਾਣਾ, ਇਹਨਾਂ ਨੂੰ ਪੁੱਛਣ ਲੱਗ ਜਾਣਾ, ਸਾਡਾ ਦਾਲ ਫੁਲਕਾ ਨਹੀਂ ਚੱਲਣਾ। ਫਿਰ ਇਹਨਾਂ ਨੇ ਸਲਾਹ ਜੀ ਕਰਕੇ ਇੱਕ ਦੁੱਧ ਦਾ ਛੰਨਾ ਜਿਹਾ ਕਟੋਰਾ ਜਿਹਾ ਭਰ ਲਿਆ ਚੰਗੀ ਤਰ੍ਹਾਂ, ਭਰ ਕਰ ਲੈ ਆਏ ਗੁਰ ਓਰਾ, ਸਾਰੇ ਜਿਹੜੇ ਮੁਲਤਾਨ ਦੇ ਪੀਰ ਸੀ ਦੁੱਧ ਦਾ ਜਿਹਾ ਕਟੋਰਾ ਐਨ ਪੂਰਾ ਨੱਕੋ ਨੱਕ ਭਰ ਕੇ ਤੇ ਗੁਰੂ ਮਹਾਰਾਜ ਦੀ ਤਰਖ ਲੈ ਕੇ ਆ ਗਏ ਹਨ। ਇਹੋ ਜਨਾਵਨ ਤਿੰਨ ਨੈ ਕੀਨੋ, ਦੁੱਧ ਦਾ ਕਟੋਰਾ ਜਾ ਅੱਗੇ ਰੱਖ ਕੇ ਇਹ ਮੁਲਤਾਨ ਦੇ ਪੀਰਾਂ ਨੇ ਸਤਿਗੁਰੂ ਨੂੰ ਜਾਣੀ ਇਸ ਤਰ੍ਹਾਂ ਜਨਾਇਆ ਹੈ, ਪੀਰੀ ਪਰ ਮੁਲਤਾਨ ਸੁਚੀਨਾ। ਜਿਹੜਾ ਮੁਲਤਾਨ ਸ਼ਹਿਰ ਵੀ ਸਾਰੇ ਪੀਰਾਂ ਨਾਲ ਚੰਗੀ ਤਰ੍ਹਾਂ ਨੱਕੋ ਨੱਕ ਭਰਿਆ ਪਿਆ ਹੈ। ਨਹੀਂ ਸਮਾਈ ਰਾਵਰ ਕੇਰੀ। ਤੁਸੀਂ ਵੀ ਮਾਰਾ ਪੀਰ ਆਉਂਦੇ ਹੋ ਇੱਕ ਹੋਰ, ਇੱਥੇ ਕਹਿੰਦੇ ਹੋਰ ਕੋਈ ਪੀਰ ਦੀ ਸਮਾਈ ਨਹੀਂ ਹੋ ਸਕਦੀ, ਇੱਥੇ ਹੋਰ ਕੋਈ ਪੀਰ ਨਹੀਂ ਰਹਿ ਸਕਦਾ ਹੈ, ਅਸੀਂ ਤਾਂ ਪਹਿਲਾਂ ਹੀ ਇਹ ਪੀਰ ਇੱਥੇ ਪਏ ਹੈ, ਸਮਾਉਂਦੇ ਨਹੀਂ ਹੈ, ਇੱਕ ਦੂਸਰੇ ਨਾਲ ਕਹਿੰਦੇ ਹੈ। ਇਸ ਕਰਕੇ ਮੁਲਤਾਨ ਪੀਰਾਂ ਨਾਲ ਪੂਰੀ ਹੈ, ਤੁਹਾਡੀ ਇੱਥੇ ਸਮਾਈ ਨਹੀਂ, ਤੁਸੀਂ ਨਹੀਂ ਸਾਡੇ ਵਿੱਚ ਆ ਕੇ ਰਹਿ ਸਕਦੇ ਹੋ। ਗਮ ਨਾ ਹੋ ਅਪਰ ਥਾਨਪੁਰ ਹੇਰੀ। ਇਸ ਕਰਕੇ ਹੋਰ ਕੋਈ ਸ਼ਹਿਰ ਸ਼ੂਰ ਦਾ ਦੇਖ ਕੇ ਉੱਧਰ ਮਾਰਾ ਚਲੇ ਜਾਓ ਤੁਸੀਂ। ਨਿਕਟ ਆਨ ਜਬ ਧਰਿਓ ਅਗਾਰੀ। ਇਸ ਤਰ੍ਹਾਂ ਦਾ ਖਿਆਲ ਜਾ ਅੰਦਰ ਕਰਕੇ ਜਦੋਂ ਦੁੱਧ ਦਾ ਕਟੋਰਿਆ ਜਾ ਭਰਿਆ ਭਰਾਇਆ ਸਤਿਗੁਰੂ ਜੀ ਦੇ ਅੱਗੇ ਲਿਆ ਰੱਖਿਆ ਇਹਨਾਂ ਪੀਰਾਂ ਨੇ, ਸ੍ਰੀ ਨਾਨਕ ਜਾਨੀ ਵਿਧ ਸਾਰੀ। ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਇਹ ਪੀਰਾਂ ਦੀ ਵਿਧੀ ਜੀ ਜਾਣ ਲਈ। ਫੂਲ ਚੰਬੇਲੀ ਕੋ ਇੱਕ ਲੀਨਾ। ਮਹਾਰਾਜ ਜਿਸ ਵੇਲੇ ਦੁੱਧ ਦਾ ਕਟੋਰਾ ਅੱਗੇ ਲਿਆ ਕੇ ਰੱਖਿਆ ਆਪਣੇ ਹੱਥ ਵਿੱਚ, ਕਹਿੰਦੇ ਚੰਬੇਲੀ ਦਾ ਫੁੱਲ ਜਿਹਾ ਲਿਆ, ਉਹ ਬਗਲ ਵਿੱਚੋਂ ਕੱਛ ਵਿੱਚੋਂ ਕੱਢ ਲਿਆ ਸੀ, ਭਾਈ ਗੁਰਦਾਸ ਜੀ ਨੇ ਲਿਖਿਆ ਹੈ 12 ਵਿੱਚ। ਤੇ ਪਾਰ ਕਰਤੇ ਛੋਡਨ ਕੀਨਾ। ਇਸ ਤਰ੍ਹਾਂ ਕਹਿੰਦੇ ਆਪਣੇ ਹੱਥਾਂ ਵਿੱਚੋਂ ਚੰਬੇਲੀ ਜਾਂ ਫੁੱਲ ਲੈ ਕੇ ਉਹ ਦੁੱਧ ਦੇ ਕਟੋਰੇ ਉੱਪਰ ਹੌਲੀ ਕਿਦੇ ਕੇ ਰੱਖ ਦਿੱਤਾ, ਉਹਦੇ ਉੱਪਰ ਛੱਡ ਦਿੱਤਾ, ਉਹ ਲੱਗ ਗਿਆ ਤਰਨ। ਤਰਿਓ ਦੁੱਧ ਪਰ ਭਲੋ ਸਮਾਇਓ। ਪਹਿਲਾਂ ਤਾਂ ਕਹਿੰਦੇ ਦੁੱਧ ਉੱਪਰ ਫੁੱਲ ਚਮੇਲੀ ਫੁੱਲ ਤਰਦਾ ਰਿਹਾ ਹੈ, ਹੌਲੀ ਹੌਲੀ ਜਿਹੜਾ ਚਮੇਲੀ ਦਾ ਫੁੱਲ ਹੈ ਵਿੱਚੇ ਤੁਸੀਂ ਸਮਾ ਕੇ ਵਿੱਚੇ ਹੀ ਬੜ ਗਿਆ ਹੈ। ਇਸ ਪ੍ਰਕਾਰ ਦ੍ਰਿਸ਼ਟਾਂਤ ਦਿਖਾਇਓ। ਇਸ ਤਰ੍ਹਾਂ ਮਹਾਰਾਜ ਨੇ ਬੇਲੀ ਦੇ ਫੁੱਲ ਰਾਹੀਂ ਦ੍ਰਿਸ਼ਟਾਂਤ ਜਿਹਾ ਸੁਣਾ ਦਿੱਤਾ, ਸਮਝਾ ਦਿੱਤਾ ਮਹਾਰਾਜ ਨੇ ਇਹਨਾਂ ਨੂੰ। ਫੁੱਲ ਸਮਾਇਓ ਭਰੇ ਕਟੋਰੇ। ਤੁਸੀਂ ਕਹਿੰਦੇ ਵੀ ਦੁੱਧ ਦੇ ਕਟੋਰਾਂ ਵਾਂਗ ਮੁਲਤਾਨਪੁਰੀ ਪੀਰਾਂ ਨਾਲ ਭਰੀ ਵੀ ਇੱਥੇ ਹੋਰ ਨਹੀਂ ਕੋਈ ਪੀਰ ਸੰਭਾਲ ਸਕਦਾ ਹੈ। ਮਹਾਰਾਜ ਕਹਿੰਦੇ ਵੀ ਜਿਵੇਂ ਦੁੱਧ ਦੇ ਕਟੋਰੇ ਭਰੇ ਵਿੱਚ ਚੰਬੇਲੀ ਦਾ ਫੁੱਲ ਸਮਾ ਗਿਆ ਹੈ ਤੇ ਉੱਤਰ ਤਰਦਾ ਵੀ ਰਿਹਾ ਹੈ, ਤਿਉਂ ਹਮਕੋ ਜਾਨਾ ਹੋ ਇਸ ਠੌਰੇ। ਇਸ ਕਰਕੇ ਸਾਡਾ ਵੀ ਇਸ ਸਥਾਨ ਤੇ ਜਿਹੜਾ ਆਉਣਾ ਹੈ, ਕਹਿੰਦੇ ਇਸੇ ਤਰ੍ਹਾਂ ਦਾ ਸਮਝ ਲਓ ਵੀ ਜਿਵੇਂ ਚੰਬੇਲੀ ਦਾ ਫੁੱਲ ਉੱਪਰ ਤਰਦਾ ਰਿਹਾ ਹੋ, ਤੁਹਾਡੇ ਉੱਪਰ ਹੀ ਰਹਾਂਗੇ, ਸ਼੍ਰੋਮਣੀ ਰਹਾਂਗੇ, ਜਿਵੇਂ ਫਿਰ ਇਸ ਫੁੱਲ ਵਿੱਚ ਵੀ ਸਮਾ ਗਿਆ ਹੁਣ ਤੁਹਾਡੇ ਵਿੱਚ ਵੀ ਸਮਾ ਜਾਂਗੇ ਅਸੀਂ, ਸਾਨੂੰ ਕੋਈ ਔਖਿਆਈ ਨਹੀਂ ਹੁੰਦੀ ਹੈ। ਜੇ ਚਵੇਲੀ ਦੇ ਦੁੱਧ ਨੇ ਵਿੱਚ ਦੁੱਧ ਦੇ ਸਮਾ ਕੇ ਇਹਦੇ ਵਿੱਚ ਦੁੱਧ ਦੇ ਖੁਸ਼ਬੋ ਭਰ ਦਿੱਤੀ ਹੈ, ਇਉਂ ਕਹਿੰਦੇ ਤੁਹਾਡੇ ਅੰਦਰ ਪਰਮੇਸ਼ੁਰ ਦੀ ਭਾਵ ਭਗਤੀ ਦੀ ਖੁਸ਼ਬੋ ਭਰ ਦਿਆਂਗੇ। ਇਸ ਤਰ੍ਹਾਂ ਵੀ ਕਿਸੇ ਵਿਦਵਾਨ ਨੇ ਲਿਖਿਆ ਵੀ ਮਹਾਰਾਜ ਨੇ ਥੋੜ੍ਹੀ ਜਿਹੀ ਉਹ ਮਿਸ਼ਰੀ ਦੀ ਡਲੀ ਵਿੱਚ ਪਾਤੀ ਸੀ ਅਤੇ ਉਹ ਵੀ ਵਿੱਚ ਹੀ ਦੁੱਧ ਦੇ ਕਟੋਰੇ ਦੇ ਵਿੱਚ ਲੀਨ ਹੋ ਗਈ ਸੀ, ਦੁੱਧ ਮਿੱਠਾ ਹੋ ਗਿਆ ਸੀ। ਇਹ ਜਨਾਇਆ ਵੀ ਤੁਹਾਡੇ ਅੰਦਰ ਮਿਠਾਸ ਵੀ ਭਰ ਦਿਆਂਗੇ, ਪਿਆਰ ਵੀ ਭਰ ਦਿਆਂਗੇ। ਹੁਣ ਤੁਸੀਂ ਕਹਿ ਕਹਿ ਮਰਦੇ ਹੋ ਨਾ, ਆਪੋ ਵਿੱਚ ਹੀ ਪ੍ਰੇਮ ਪਿਆਰ ਨਾਲ ਬੈਠੋਗੇ ਖੁਦਾ ਦੇ ਚਿੰਤਨ ਕਰਨ ਵਿੱਚ। ਇਹ ਸਭ ਰੀਤ ਲਖੀ ਜਬ ਪੀਰਾ। ਇੱਧਰ ਹੁਣ ਪੀਰ ਵੀ ਸੀ ਸਿਆਣੇ ਪੜ੍ਹੇ ਲਿਖੇ, ਜਦੋਂ ਇਸ ਤਰ੍ਹਾਂ ਦੀ ਮਰਯਾਦਾ ਜਾਣੀ ਇਹ ਤਾਂ ਮਹਾਰਾਜ ਨੇ ਸੁਣਾ ਦਿੱਤਾ ਵੀ ਅਸੀਂ ਤਾਂ ਤੁਹਾਡੇ ਤੋਂ ਉੱਪਰ ਵੀ ਰਹਾਂਗੇ, ਤੁਹਾਡੇ ਅੰਦਰ ਖੁਸ਼ਬੂ ਵੀ ਭਰ ਦਿਆਂਗੇ ਜਦੋਂ ਇਹ ਜਾਣਿਆ ਸਭ ਨੇ। ਜਾਣਿਓ ਮਨ ਮੈਂ ਗੁਣੀ ਗਹੀਰਾ। ਜਾਣ ਲਿਆ ਵੀ ਜਿਹੜਾ ਗੁਰੂ ਨਾਨਕ ਸਾਹਿਬ ਇਹ ਤਾਂ ਗੁਣਾਂ ਦਾ ਸਮੁੰਦਰ ਹੀ ਆ ਪਹੁੰਚਾ ਹੈ। ਪ੍ਰਾਕ ਸਮਸ਼ਨੈ ਗਿਰਾ ਉਚਾਰੀ। ਉਸ ਵੇਲੇ ਫਿਰ ਗਿਆਨ ਚਰਚਾ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਸਮਸਤਰੇਜ ਪੀਰ ਸੀ ਉਸਨੇ ਸਤਿਗੁਰੂ ਜੀ ਨੂੰ ਬਚਨ ਕਿਹਾ। ਜਗਿਆਸੀ ਇੱਛਾ ਉਰ ਧਾਰੀ। ਸਿਆਣਾ ਸੀ ਭਾਵ ਭਗਤੀ ਵਾਲਾ ਸੀ, ਕਹਿੰਦੇ ਜਗਿਆਸੂ ਸੀ ਮੁਕਤੀ ਇੱਛਾ ਵਾਲਾ ਸੀ, ਮੁਕਤੀ ਦੀ ਇੱਛਾ ਰੱਖ ਕੇ ਨਿਰਦੇ ਵਿੱਚ ਫਿਰ ਬਚਨ ਕਿਹਾ ਸਤਿਗੁਰੂ ਨੂੰ। ਦੋਹਰਾ ਕਠਿਨ ਕਰੂਰ ਤਪ ਕੋ ਤਪ ਹੋ ਕਰਾ। ਗੁਰੂ ਨਾਨਕ ਸਾਹਿਬ ਮਹਾਰਾਜ ਮੇਰਾ ਕਰੜੇ ਤੋਂ ਕਰੜਾ ਸਖ਼ਤ ਤੋਂ ਸਖ਼ਤ ਤਪ ਹੈ, ਉਹ ਮੈਨੇ ਕੀਤਾ ਹੈ ਸੰਸਤਰੇਜ ਨੇ ਸ਼ੁਸ਼ਕ ਸਰੀਰ ਵਿਸਾਲ ਦੇਖ ਲੋ ਸਖਤ ਸਭ ਤਬ ਕਰਨ ਦੇ ਨਾਲ ਮੇਰਾ ਜਿਹੜਾ ਸਰੀਰ ਹੈ ਬਹੁਤ ਹੀ ਸੁੱਕ ਗਿਆ, ਕ੍ਰਿਸ਼ ਹੋ ਗਿਆ, ਹੱਡ ਚਮਗੇ ਹੱਡੀਆਂ ਹੀ ਦੀਨੀਆਂ ਹਨ। ਨਾਸਨ ਮਨ ਕੀ ਵਾਸ਼ਨਾ ਇਹਦੇ ਵਾਸਤੇ ਮਾਰਾ ਸਖਤ ਤੋਂ ਸਖਤ ਕਰੜਾ ਤਪ ਕਰਿਆ ਵੀ ਮਨ ਦੀਆਂ ਜਿਹੜੀਆਂ ਵਾਸ਼ਨਾ ਨਾਸ ਹੋ ਜਾਣ। ਯਤਨ ਕੀ ਨ ਚਿਰ ਕਾਲ ਇਹਦਾ ਸਖਤ ਤੋਂ ਸਭ ਤਪ ਹੈ ਇਹਦਾ ਮੈਂ ਕਹਿੰਦੇ ਬਹੁਤ ਸਮੇਂ ਯਤਨ ਕਰਦਾ ਰਿਹਾ, ਬਹੁਤ ਸਮੇਂ ਤੱਕ ਯਤਨ ਕਰਕੇ ਤਪ ਕਰਦਾ ਰਿਹਾ ਪਰ ਨਾਸ ਨਾ ਮਨ ਕੀ ਵਾਸ਼ਨਾ। ਦੂਜੇ ਅਰਥ ਵਿੱਚ ਵੀ ਫਿਰ ਵੀ ਮਨ ਦੀਆਂ ਜਿਹੜੀਆਂ ਵਾਸ਼ਨਾ ਨਾਸ ਨਹੀਂ ਹੋਈਆਂ ਹਨ। ਸੰਪਰਦਾਈ ਨੰਨਾ ਵਿਸ਼ੇਰ ਕਰਕੇ ਵੀ ਅਰਥ ਕੀਤਾ ਜਾਂਦਾ ਹੈ ਅਤੇ ਪਹਿਲਾਂ ਨਾਸਨ ਮਨ ਕੀਆਂ ਮਨ ਦੀਆਂ ਨਾਸ਼ ਵਾਸ਼ਨਾ ਨਾਸ਼ ਕਰਨ ਵਾਸਤੇ ਬੜਾ ਯਤਨ ਕੀਤਾ ਹੈ ਪਰ ਫਿਰ ਵੀ ਮਾੜਾ ਯਤਨ ਕਰਨ ਦੇ ਬਾਵਜੂਦ ਮਨ ਦੀਆਂ ਵਾਸ਼ਨਾ ਮੇਰੀਆਂ ਨਾਸ ਨਹੀਂ ਆਏ ਸੱਚ ਕਹਿਣਾ ਹਾਂ। ਚੌਪਈ ਇੱਕ ਛਿੰਨ ਮਨ ਨਹਿ ਹੋਵਤ ਇਸ ਥਿਰ ਇਹਨਾਂ ਸਖਤ ਤੋਂ ਸਭ ਤਬ ਕਰਨ ਦੇ ਬਾਵਜੂਦ ਵੀ ਮੇਰਾ ਜਿਹੜਾ ਮਨ ਹੈ ਉਹ ਇੱਕ ਛਿੰਨ ਭਰ ਵੀ ਕਹਿੰਦੇ ਇਸਤਤ ਨਹੀਂ ਹੁੰਦਾ ਟਿਕਦਾ ਨਹੀਂ। ਚੰਚਲ ਅਤ ਹੀ ਦੀਪ ਸਿਖਾ ਸਰ ਦੀਵੇ ਦੀ ਲਾਟ ਹੁੰਦੀ ਹੈ ਉਸ ਤਰ੍ਹਾਂ ਮਾਰਾ ਮੇਰਾ ਮਨ ਚੰਚਲ ਹੈ ਇਹ ਟੀਵੀ ਦੀ ਲਾਟ ਵਾਂਗੂ ਟਿਕਦਾ ਹੀ ਨਹੀਂ ਹਿਲਦਾ ਜੁਲਦਾ ਹੀ ਰਹਿੰਦਾ ਭਟਕਦਾ ਹੀ ਰਹਿੰਦਾ। ਮਨ ਕੋ ਨਾਸ ਹੋਏ ਜਿਸ ਰੀਤੀ ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਮਨ ਦੇ ਜਿਹੜੇ ਮੰਦ ਫੁਰਨੇ ਮਨ ਦੀ ਚੰਚਲਤਾ ਜਿਵੇਂ ਨਾਸ ਹੋ ਜਾਵੇ ਜਿਸ ਰੀਤੀ ਨਾ ਸੋ ਉਪਦੇਸ਼ ਦੇਹ ਯੁੱਤ ਪ੍ਰੀਤੀ ਮਹਾਰਾਜ ਜਿਹੜਾ ਉਪਦੇਸ਼ ਹੈ ਬੜੀ ਪ੍ਰੀਤੀ ਸਹਿਤ ਪ੍ਰਿਆਰ ਸਹਿਤ ਮੈਨੂੰ ਬਖਸ਼ ਦੇਵੋ ਜੀ। ਸੁਣ ਸ੍ਰੀ ਨਾਨਕ ਬਚਨ ਉਚਾਰੇ ਸੰਸਰੇਜ ਤੋਂ ਸੁਣ ਕੇ ਨਿਮਰਤਾ ਦੇ ਬਚਨ ਸਤਿਗੁਰੂ ਜੀ ਨੇ ਫਿਰ ਬਚਨ ਕਹੇ ਸਨ ਮਾਰਾ ਨਾ ਇਹ ਬਰਮੀ ਕੇ ਮਾਰੇ ਕਹਿੰਦੇ ਵੀ ਸੰਸਰੇ ਜਿਵੇਂ ਕਿਵੇਂ ਸੱਪ ਦੀ ਜਿਹੜੀ ਬਰਮੀ ਜੀ ਹੈ ਉਹਨੂੰ ਲੈ ਕੇ ਕੋਈ ਮਾਰੀ ਜਾਏ ਕੁੱਟੀ ਜਾਏ ਉਹ ਮਿੱਟੀ ਜੀ ਢੇਰੀ ਦੇ ਵਿੱਚ ਖੁੱਡ ਜੀ ਹੁੰਦੀ ਹੈ ਉਹਨੂੰ ਬਰਮੀ ਕਹਿੰਦੇ ਨੇ। ਅੱਜ ਪਹਾੜ ਜਿਹੜੇ ਬਾਹਰ ਜੰਗਲ ਹੁੰਦੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਉੱਚੀ ਉੱਚੀ ਜੀ ਉਹ ਮਿੱਟੀ ਜੀ ਹੁੰਦੀ ਉਹਦੇ ਉੱਪਰ ਇੱਕ ਖੁੱਡ ਜੀ ਹੁੰਦੀ ਉਹਨੂੰ ਬਰਮੀ ਕਹਿੰਦੇ ਨੇ। ਜਿਹੜੀਆਂ ਸਿਉਂਕ ਸੂਕ ਹੈ ਇਹ ਵੀ ਇਸ ਤਰ੍ਹਾਂ ਉੱਚੀ ਜੀ ਮਿੱਟੀ ਕਰਕੇ ਬਣਾ ਲੈਂਦੀ ਬਰਮੀ। ਇਸ ਤਰ੍ਹਾਂ ਕਹਿੰਦੇ ਆ ਜਿਹੜਾ ਸਰੀਰ ਹੈ ਬਰਮੀ ਵਰਗਾ ਹੈ ਇਹਦੇ ਵਿੱਚ ਜਿਹੜਾ ਮਨ ਸੱਪ ਬੈਠਾ ਹੈ ਨਾ ਇਹਨੂੰ ਬਰਮੀ ਨੂੰ ਕੁੱਟੀ ਜਾਏ ਉੱਤੀ ਨੂੰ ਇਹ ਕਹਿੰਦੇ ਮਨ ਰੂਪੀ ਸੱਪ ਥੋੜ੍ਹਾ ਮਰ ਜਾਂਦਾ ਹੈ। ਸਰੀਰ ਨੂੰ ਤੰਗ ਕੀਤਿਆਂ ਮਨ 'ਤੇ ਕੋਈ ਅਸਰ ਨਹੀਂ ਪੈਂਦਾ ਮਨ ਨਹੀਂ ਮਰਦਾ ਹੈ। ਮੰਤਰਨ ਸੋ ਬਸ ਹੋਵਤ ਸੋ ਕਿਉਂਕਿ ਵੀ ਸੰਸਥੇ ਜਿਹੜਾ ਸੱਪ ਹੈ ਉਹ ਤਾਂ ਮੰਤਰਾਂ ਦੇ ਬਸ ਹੁੰਦਾ ਹੈ ਗਰੂ ਮੰਤਰ ਪੜ੍ਹਦੇ ਫਿਰ ਜਿਹੜਾ ਸੱਪ ਹੈ ਅਧੀਨ ਹੋ ਜਾਂਦਾ ਜਿੱਦਣ ਮਰਜ਼ੀ ਇਹਨੂੰ ਫੜ ਕੇ ਲੈ ਜਾ ਫਿਰ ਉਹਦੇ ਬਲਬਿੰਗ ਜੇ ਸਭ ਛੱਡਦੇ ਨਹੀਂ ਤਾਂ ਮਹਿਲ ਦਾ ਫੰਕਾਰੀ ਮਾਰਦਾ ਹੁੰਦਾ ਸੱਪ ਆ ਜੋਗੀ ਜਦੋਂ ਮੰਤਰ ਜਿਹਾ ਪੜ੍ਹਦੇ ਦੇਖ ਲਓ ਐਂ ਹੁੰਦਾ ਭਗਤ ਬਣਿਆ ਫਿਰਦਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਸੱਪ ਵਰਗਾ ਹੈ ਇਹ ਸਰੀਰ ਰੂਪੀ ਬਰਮੀ ਵਿੱਚ ਰਹਿੰਦਾ ਹੈ ਇਹਨੂੰ ਕੁੱਟੀ ਜਾਈ ਸਰੀਰ ਨੂੰ ਤੰਗ ਕਰੀਏ ਇਹਦੇ 'ਤੇ ਕੋਈ ਅਸਰ ਨਹੀਂ ਹੈ। ਇਹ ਮਨ ਰੂਪੀ ਸੱਪ ਤਾਂ ਮੰਤਰ ਦੇ ਵੱਸ ਹੁੰਦਾ ਜਿਹੜਾ ਵਾਹਿਗੁਰੂ ਗੁਰੂ ਮੰਤਰ ਹੈ ਇਹਨੂੰ ਮਾਰਦਾ ਇਹਨੂੰ ਠੀਕ ਕਰਦਾ ਹੈ। ਔਰ ਉਪਾਉ ਨ ਤਾਂ ਕੋ ਕੋਈ ਹੋਰ ਇਹ ਮਨ ਰੂਪੀ ਸੱਪ ਨੂੰ ਮਾਰਨ ਦਾ ਬਚ ਕਰਨ ਦਾ ਕੋਈ ਉਪਰਾਲਾ ਹੀਲਾ ਨਹੀਂ ਕੋਈ ਦਵਾਈ ਯਤਨ ਨਹੀਂ। ਤਪ ਸਾਧੇ ਮਨ ਬਸ ਨਹਿ ਆਵੇ ਕਹਿੰਦੇ ਵੀ ਜਿੰਨਾ ਮਰਜ਼ੀ ਸਰੀਰ ਕਰਕੇ ਤਪ ਕਰੀ ਜਾਏ ਮਨ ਕੰਟਰੋਲ ਵਿੱਚ ਨਹੀਂ ਆਉਂਦਾ ਹੈ। ਮਨ ਚੰਚਲ ਦਸਹੂੰ ਦਿਸ਼ ਧਾਵੇ ਹੈ ਇਹ ਮਨ ਚੰਚਲ ਹੀ ਰਹਿੰਦਾ ਹੈ ਦਸੋ ਤਰਫਾ ਹਰ ਤਰਫਾ ਨੂੰ ਦੌੜਦਾ ਰਹਿੰਦਾ ਹੈ। ਜਿਉਂ ਜਿਉਂ ਚਾਹਤ ਮਨ ਬਟਾਈ ਜਿਉਂ ਜਿਉਂ ਤਪ ਹੋਇਆ ਕਰ ਹਿੱਤ ਲਾਈ ਅਰਥ ਵਾਸਤੇ ਤੁਕ ਨੂੰ ਅਨੁਭਵ ਕਰ ਲੈਣਾ ਜਿਹੜੀ ਪਹਿਲੀ ਤੁਕ ਉਹਨੂੰ ਮਗਰੋਂ ਪੜ੍ਹਨਾ ਅਤੇ ਜਿਹੜੀ ਮਗਰਲੀ ਤੁਕ ਨੂੰ ਪਹਿਲੇ ਪੜ੍ਹਨਾ। ਜਿਉਂ ਜਿਉਂ ਤਪ ਕਰ ਹੋਇਆ ਹਿੱਤ ਲਾਈ ਕਰ ਹੋਇਆ ਹਿੱਤ ਲਾਈ ਜਿਵੇਂ ਜਿਵੇਂ ਕਹਿੰਦੇ ਪ੍ਰੇਮ ਲਾ ਲਾ ਕੇ ਤਪ ਕਰਦਾ ਹੈ ਤਿਵੇਂ ਤਿਵੇਂ ਫਿਰ ਕਹਿੰਦੇ ਉਹ ਤਪ ਜਾ ਕਰਕੇ ਮਾਣ ਸਤਿਕਾਰ ਵੀ ਚਾਹੁੰਦਾ ਹੈ ਅਤੇ ਲੋਕਾਂ ਤੋਂ ਵਡਿਆਈ ਵੀ ਚਾਹੁੰਦਾ ਹੈ ਵੀ ਲੋਕਾਂ ਨੂੰ ਵੀ ਬੜਾ ਤਪ ਗਿਆ, ਬੜਾ ਤਪ ਕਰਦਾ ਹੈ, ਸਤਿਕਾਰ ਵੀ ਚਾਹੁੰਦਾ ਵੀ ਜਿੰਦਾਬਾਦ ਵੀ ਕਰਨ। ਇਸ ਤਰ੍ਹਾਂ ਮੇਰੇ ਜਸ ਨੂੰ ਮੇਰੇ ਟਾਈਮ ਬਾਰਾਂ ਵੀ ਗਾਉਣ, ਸਿਰ ਸਲਾਘਾ ਵੀ ਕਰਨ। ਜਿਵੇਂ ਜਿਵੇਂ ਕਹਿੰਦੇ ਪ੍ਰੇਮ ਲਾ ਕੇ ਤਪ ਜਾ ਕਰਦਾ, ਉਵੇਂ ਉਵੇਂ ਮਨ ਅੰਦਰੋਂ ਸਤਿਕਾਰ ਚਾਹੁੰਦਾ ਅਤੇ ਵਡਿਆਈ ਚਾਹੁੰਦਾ ਹੈ। ਜਾਂ ਇਸ ਤਰ੍ਹਾਂ ਜਿਵੇਂ ਜਿਵੇਂ ਪ੍ਰੇਮ ਲਾ ਕੇ ਤਪ ਕਰਦਾ ਨਾ ਮਨ, ਤਿਵੇਂ ਤਿਵੇਂ ਨਾਲ ਕਹਿੰਦੇ ਮਾਣ ਵੀ ਚਾਹੁੰਦਾ ਤੇ ਵਡਿਆਈ ਵੀ ਮਨ ਚਾਹੁੰਦਾ ਹੈ। ਦੋਹਰਾ ਸਤਿਗੁਰ ਸ਼ਬਦ ਵਿਚਾਰਨ, ਕਹਿੰਦੇ ਸੰਤ ਰੇਵ ਜਿਹੜਾ ਸਤਿਗੁਰੂ ਦੇ ਸ਼ਬਦਾਂ ਨੂੰ, ਬਚਨਾਂ ਨੂੰ, ਉਪਦੇਸ਼ਾਂ ਨੂੰ ਵਿਚਾਰਨਾ ਹੈ। ਮੰਤਰ ਪਛਾਣੋ ਸੋਏ, ਕਹਿੰਦੇ ਮਨ ਰੂਪੀ ਸੱਪ ਨੂੰ ਬਸ ਕਰਨ ਵਾਲਾ ਅਸਲੀ ਮੰਤਰ ਹੈ, ਤੂੰ ਪਛਾਣ ਲੈ ਸਮਝ ਲੈ। ਤੇ ਸੋ ਇਹ ਬਸ ਹੋਤ ਹੈ, ਸਤਿਗੁਰੂ ਦੇ ਸ਼ਬਦਾਂ ਨਾਲ, ਸਤਿਗੁਰੂ ਦੇ ਉਪਦੇਸ਼ਾਂ ਨਾਲ ਜਿਹੜਾ ਮਨ ਹੈ ਕਹਿੰਦੇ ਬਸ ਹੋ ਜਾਂਦਾ ਹੈ। ਔਰ ਉਪਾਵ ਨ ਕੋਏ, ਹੋਰ ਤਾਂ ਜਿੰਨੇ ਮਰਜ਼ੀ ਉਪਰਾਲੇ ਹੀਲੇ ਕੋਈ ਕਰੀ ਜਾਏ, ਉਹ ਕੋਈ ਕਾਮਯਾਬ ਨਹੀਂ ਹੁੰਦਾ ਹੈ। ਚੌਪਈ ਬੂਝੇ ਸਮਛ ਸ਼ਬਦ ਸੋ ਕੌਣ, ਇਸ ਵੇਲੇ ਸੰਸਰੇ ਪੁੱਛਣ ਲੱਗਿਆ, ਹੇ ਗੁਰੂ ਨਾਨਕ ਸਾਹਿਬ ਦੱਸੋ ਉਹ ਕਿਹੜਾ ਸ਼ਬਦ ਹੈ, ਕਿਹੜਾ ਉਪਦੇਸ਼ ਹੈ। ਸੁਣ ਬੋਲੇ ਗੁਰ ਕਰਨਾ ਭੌਣ, ਇਸ ਉਪਦੇਸ਼ ਦੇ ਸੁਣ ਕਮਾਉਣ ਨਾਲ ਮਨ ਬਸ ਹੁੰਦਾ ਹੈ। ਮਹਾਰਾਜ ਸੁਣ ਕੇ ਕਿਰਪਾ ਦੇ ਕਰ ਫਿਰ ਬੋਲੇ ਸਾਨੂੰ, ਜਗ ਝੂਠੋ ਐਸੋ ਡਿੱਡ ਜਾਣਾ। ਕਹਿੰਦੇ ਇਹ ਹੈ ਸਤਿਗੁਰੂ ਦਾ ਉਪਦੇਸ਼, ਸੰਸਾਰ ਨੂੰ ਵੀ ਜਿਹੜਾ ਝੂਠਾ ਜਾਣਨਾ, ਇਹ ਚੰਗੀ ਤਰ੍ਹਾਂ ਪੱਕੇ ਕਰਕੇ ਜਾਣ ਲੈਣਾ ਵੀ ਸੰਸਾਰ ਝੂਠਾ ਹੀ ਹੈ, ਨਾਸਵੰਤੀ ਹੈ। ਮ੍ਰਿਗ ਤ੍ਰਿਸ਼ਨਾ ਕੇ ਨੀਰ ਸਮਾਨਾ, ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਵੀ ਉਹਦੇ ਸਮਾਨ ਹੈ। ਜੇਠ ਹੜ੍ਹ ਦੇ ਮਹੀਨੇ ਵਿੱਚ ਜਦੋਂ ਬਹੁਤੀ ਤਫਜੀ ਪੈਂਦੀ ਹੈ ਅਤੇ ਹਰ ਨੂੰ ਤੇਹ ਲੱਗਦੀ ਹੈ ਅਤੇ ਤੇਹਰਾ ਤਿਹਾਇਆ ਹੋਇਆ ਫਿਰ ਪਾਣੀ ਪੀਣ ਲਈ ਭੱਜਦਾ ਹੈ, ਅਤੇ ਅੱਗਿਓਂ ਉਹ ਜਿਹੜਾ ਕੋਈ ਉੱਚੇ ਟਿੱਬੇ ਉੱਥੇ ਜਿਹੜਾ ਰੇਤਾ ਜਾਂ ਹਵੇ ਨਾਲ ਚਮਕਦਾ ਹੁੰਦਾ ਹੈ, ਤਿਹਾਏ ਹੋਏ ਹਰ ਨੂੰ ਉਹ ਪ੍ਰਤੀਤ ਹੁੰਦਾ ਵੀ ਇਹ ਬਹੁਤ ਬੜਾ ਪਾਣੀ ਦਾ ਦਰਿਆ ਵਗ ਰਿਹਾ ਹੈ, ਹੁੰਦਾ ਉਹ ਰੇਤਾ ਚਮਕਦਾ ਅਤੇ ਉਹ ਭੁਲੇਖਾ ਪੈਂਦਾ ਵੀ ਸ਼ਾਇਦ ਪਾਣੀ ਹੈ। ਉਹ ਜਿਵੇਂ ਜਿਵੇਂ ਫਿਰ ਉੱਧਰ ਨੂੰ ਭਗਦਾ ਅੱਗੇ ਤੋਂ ਅੱਗੇ ਰੇਤਾ ਹੋਰ ਟਿੱਬਿਆਂ 'ਤੇ ਚਮਕੀ ਜਾਂਦਾ, ਉਹ ਫਿਰ ਅਗਾਂਹ ਨੂੰ ਭੱਜਦਾ ਵੀ ਉਹ ਪਾਣੀ ਹੈ। ਇਸ ਤਰ੍ਹਾਂ ਜਿਹੜਾ ਟਿੱਬਿਆਂ ਦਾ ਰੇਤਾ ਚਮਕਦਾ ਉਹ ਪਾਣੀ ਦਾ ਭਰਮ ਭੁਲੇਦਾ, ਉਹਨੂੰ ਮ੍ਰਿਗ ਤ੍ਰਿਸ਼ਨਾ ਦਾ ਤਲ ਕਹਿੰਦੇ ਹੈ। ਜਿਸ ਤਰ੍ਹਾਂ ਕਹਿੰਦੇ ਮ੍ਰਿਗ ਤ੍ਰਿਸ਼ਨਾ ਦਾ ਜਿਹੜਾ ਜਲ ਹੁੰਦਾ ਹੈ ਉਹਨੂੰ ਛਕਣ ਵਾਸਤੇ ਹਰਨ ਭਜਦਾ ਹੈ। ਇਹ ਸੋ ਕਛ ਸੰਕਲਪ ਨਾ ਕਰੀਏ, ਇਸ ਤਰ੍ਹਾਂ ਕਹਿੰਦੇ ਸੰਸਾਰ ਝੂਠਾ ਹੈ, ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗ ਜੋ ਰੇਤਲੇ ਥਾਂ 'ਤੇ ਰੇਤਾ ਚਮਕਦਾ ਪਾਣੀ ਨਹੀਂ ਹੁੰਦਾ, ਐਵੇਂ ਹੀ ਦਿਸਦਾ ਹੁੰਦਾ ਵੀ ਪਾਣੀ ਹੈ, ਇਵੇਂ ਝੂਠੇ ਸੰਸਾਰ ਦੇ ਸੰਬੰਧ ਵਿੱਚ ਕੋਈ ਫੁਰਨਾ ਨਾ ਕਰੀਏ ਵੀ ਇੱਥੇ ਆਪਾਂ ਰਹਾਂਗੇ ਮੌਜਾਂ ਨਾਲ, ਇਸ ਤਰ੍ਹਾਂ ਇੱਥੇ ਆਪਾਂ ਛਕਾ ਛਕਾਵਾਂਗੇ, ਇਸ ਤਰ੍ਹਾਂ ਦਾ ਮਾੜਾ ਫੁਰਨਾ ਸੰਸਾਰ ਵਿੱਚ ਰਹਿਣ ਵਾਲਾ ਨਾ ਕਰੀਏ, ਇਹਨੂੰ ਝੂਠਾ ਸਮਝੀਏ, ਇੱਕ ਦਿਨ ਇੱਥੋਂ ਚੱਲਣਾ ਹੀ ਹੈ। ਝੂਠ ਜਾਣ ਮਨ ਤੇ ਪਰ ਹਰੀਏ, ਸੰਸਾਰ ਨੂੰ ਝੂਠਾ ਜਾਣ ਕੇ ਇਹਨੂੰ ਮਨ ਤੋਂ ਛੱਡ ਦੇਈਏ, ਇਹਦੇ ਨਾਲ ਮੋਹ ਜਾਂ ਪਿਆਰ ਨਾ ਕਰੀਏ, ਸੰਸਾਰ ਵਿੱਚ ਫਸ ਫੁਸ ਨਾ ਰਹੀਏ। ਸਸੇ ਸਿੰਘ ਧਨ ਲੈ ਕਰ ਮਾਹੇ, ਜਿਹੜੇ ਸਹੇ ਦੇ ਸਿੰਘਾਂ ਦਾ ਜਿਹੜਾ ਕੋਈ ਤਨਕ ਬਣਾ ਕੇ ਤੇ ਹੱਥਾਂ ਵਿੱਚ ਲੈ ਕੇ ਫੜ ਕੇ, ਰਿਪ ਜੀਤਨ ਇਛ ਕੋ ਨਾ ਕਰਾਹੀ, ਵੀ ਜਿਹੜਾ ਸੂਰਬੀਰ ਆ ਬੈਰੀਆਂ ਨੂੰ ਜਿੱਤਣ ਵਾਸਤੇ ਇੱਛਾ ਨਹੀਂ ਕਰਦਾ ਹੈ, ਕਿਉਂਕਿ ਸੂਰ ਨੂੰ ਪਤਾ ਹੀ ਹੈ ਵੀ ਸਹੀ ਦੇ ਸਿੰਘਾਂ ਦਾ ਸਹੀ ਦੇ ਤਾਂ ਸਿੰਘ ਹੀ ਨਹੀਂ ਹੁੰਦੇ ਹੈ ਅਤੇ ਤਨਕ ਕਿੱਥੋਂ ਬਣ ਜਾਣਾ ਹੈ। ਇਸ ਤਰ੍ਹਾਂ ਕਹਿੰਦੇ ਵੀ ਸਹੀ ਦੇ ਸਿੱਖਾਂ ਦਾ ਸਿੰਘ ਜੇ ਲੈ ਕੇ ਉਹ ਤਨਕ ਬਣਾ ਕੇ ਕੋਈ ਸੂਰਵੀਰ ਬੈਰੀਆਂ ਨੂੰ ਜਿੱਤਣ ਦੀ ਇੱਛਾ ਨਹੀਂ ਕਰਦਾ ਹੈ, ਇਸ ਤਰ੍ਹਾਂ ਜਿਵੇਂ ਉਹ ਸਹੇ ਦੇ ਸਿੰਘ ਕਹਿਣੇ ਝੂਠੇ ਹੀ ਹੈ, ਤਨਕ ਬਣਾਉਣਾ ਵੀ ਝੂਠਾ ਹੈ ਅਤੇ ਇਹ ਜਿਹੜਾ ਬੈਰੀਆਂ ਨੂੰ ਜਿੱਤਣਾ ਇਹ ਵੀ ਐਵੇਂ ਝੂਠਾ ਹੀ ਹੈ, ਕਹਿਣਾ ਕਹਾਉਣਾ ਹੈ, ਉਹ ਸੰਸਾਰ ਝੂਠਾ ਹੀ ਹੈ। ਹਰੀ ਲਤਾ ਪੀ ਬੀਚ ਆਕਾਸ਼ਾ, ਇਸ ਤਰ੍ਹਾਂ ਕਹਿੰਦੇ ਵੀ ਆਕਾਸ਼ ਦੇ ਵਿੱਚ ਮੁੜੇ ਜਿਹੜੀ ਵੇਲ ਆ ਹਰੀ ਭਰੀ ਹੈ, ਤਿਸ ਕੇ ਪੁਸ਼ਪ ਕੌਣ ਕਰ ਆਸਾ, ਫੁੱਲਾਂ ਦੀ ਕੌਣ ਕਹਿੰਦੇ ਸਿਆਣਾ ਪੁਰਸ਼ ਆਸਾ ਕਰਦਾ ਵੀ ਆਕਾਸ਼ ਦੇ ਵਿੱਚ ਹਰੀ ਭਰੀ ਵੇਲ ਆ, ਉਹਨੂੰ ਬੜੇ ਖੁਸ਼ਬੂਰਦਾਰ ਫੁੱਲ ਲੱਗੇ ਆ ਵੀ ਮੈਂ ਨਾਸਕਾ ਨੱਕ ਨਾਲ ਉਹਦੀ ਸੁਗੰਧੀ ਲਵਾਂ, ਕੋਈ ਨਹੀਂ ਆਸਾ ਨੂੰ ਪਤਾ ਹੀ ਹੈ ਵੀ ਆਕਾਸ਼ ਵਿੱਚ ਕੋਈ ਵੇਲ ਹੁੰਦੀ ਹੀ ਨਹੀਂ ਹੈ, ਉਹਨੂੰ ਫੁੱਲ ਕਿਹੜੇ ਲੱਗਣੇ ਹੈ, ਸਿਆਣਾ ਨਹੀਂ ਕਰਦਾ। ਮੂਰਖ ਜੂਖ ਕਹਿੰਦੇ ਵੀ ਆਕਾਸ਼ ਦੇ ਫੁੱਲ ਹੈ, ਬੜੀ ਹਰੀ ਭਰੀ ਵੇਲ ਹੈ ਅਤੇ ਬੜੀ ਉਹਦੀ ਸੁਗੰਧੀ ਹੈ, ਸਿਆਣਾ ਕਹਿੰਦਾ ਵੀ ਨਹੀਂ ਇਹ ਤਾਂ ਝੂਠੀ ਗੱਲ ਹੈ। ਇਸ ਤਰ੍ਹਾਂ ਜਿਵੇਂ ਕਹਿੰਦੇ ਕੋਈ ਇੱਛਾ ਨਹੀਂ ਰੱਖਦਾ, ਕੋਈ ਆਸ ਨਹੀਂ ਰੱਖਦਾ, ਉਹ ਸੰਸਾਰ ਝੂਠਾ ਹੀ ਹੈ। ਹਰ ਚੰਦੌਰੀ ਕੇਰ ਬਜ਼ਾਰਾ, ਇਸੇ ਤਰ੍ਹਾਂ ਜਿਹੜੀ ਹਰੀ ਚੰਦ ਦੀ ਨਗਰੀ ਉਹਦਾ ਜਿਹੜਾ ਕੋਈ ਬਾਜ਼ਾਰ ਹੈ। ਫੁਰੇ ਨਾ ਕਿਸੇ ਕਰਨ ਵਿਵਹਾਰਾ, ਸਿਆਣੇ ਪੁਰਸ਼ ਨੂੰ ਉਹਦੇ ਵਿੱਚ ਵਿਵਹਾਰ ਕਰਨ ਦਾ ਕੋਈ ਫੁਰਨਾ ਨਹੀਂ ਫੁਰਦਾ, ਕੋਈ ਖਿਆਲ ਨਹੀਂ ਉੱਠਦਾ ਹੈ। ਆਕਾਸ਼ ਦੇ ਵਿੱਚ ਜਿਹੜੇ ਕੋਈ ਸੰਘਣੇ ਜੇ ਤਾਰੇ ਜੇ ਹੈਗੇ ਆ, ਉਹਨੂੰ ਹਰੀਚੰਦਰ ਰਾਜੇ ਦੀ ਨਗਰੀ ਕਿਹਾ ਜਾਂਦਾ ਹੈ। ਉਹ ਇੱਕ ਕਲਪਤ ਮਾਤਰ ਕਹਿਣਾ ਕਹਾਉਣਾ ਹੈ ਵੀ ਉਹ ਵੀ ਇਹ ਬਾਜ਼ਾਰ ਹੈ ਜੀ ਉੱਥੇ। ਇਸ ਤਰ੍ਹਾਂ ਕਹਿੰਦੇ ਜਿਵੇਂ ਹਰੀਚੰਦੌਰੀ ਦਾ ਨਗਰੀ ਦਾ ਜਿਹੜਾ ਬਾਜ਼ਾਰ ਹੈ ਉਹਦੇ ਕੁਛ ਵਾਰ ਕਰਨ ਦਾ ਕਿਸੇ ਦਾ ਫੁਰਨਾ ਨਹੀਂ ਫੁਰਦਾ ਹੈ, ਕਿਉਂਕਿ ਉਹ ਝੂਠੀ ਐਵੇਂ ਕਲਪਤ ਹੀ ਹੈ, ਕਹਿਣ ਕਹਾਉਣ ਵਿੱਚ ਕੋਈ ਹੈ ਨਹੀਂ। ਆਕਾਸ਼ ਵਿੱਚ ਹਰੀਚੰਦ ਦੀ ਜ਼ਿੰਦਗੀ ਦਾ ਬਾਜ਼ਾਰ, ਐਸੇ ਸੰਸਾਰ ਝੂਠਾ ਐਵੇਂ ਕਹਿਣ ਮਾਤਰ ਹੀ ਹੈ ਇਹ। ਸੱਤ ਲੱਖ ਜਗ ਪਰ ਪੰਚਾ, ਇਸ ਤਰ੍ਹਾਂ ਵੀ ਸੰਸਤਰੇਜ ਸੰਸਾਰ ਨੂੰ ਕਹਿੰਦੇ ਤੂੰ ਝੂਠਾ ਛਲ ਰੂਪ ਜਾਣ ਲਾ, ਕਿਉਂ ਸੰਕਲਪ ਉਠਾਵੇ ਹੈ ਰੰਚਾ, ਮੇਰਾ ਮਨ ਹੈ ਕਿਉਂ ਥੋੜੇ ਮਾਤਰ ਸੰਸਾਰ ਵਿੱਚ ਰਹਿਣ ਵਾਸਤੇ ਫੁਰਨ, ਜੇ ਜੇ ਕਰੇ ਵੀ ਇੱਥੇ ਰਹਿਣਾ ਆਪਾਂ ਨੇ ਸਦਾ ਲਈ। ਸਤਿਗੁਰ ਬਚਨ ਹਿਰਦੇ ਦ੍ਰਿੜ ਧਾਰਾ, ਸਤਿਗੁਰੂ ਦਾ ਬਚਨ ਉਪਦੇ ਜਦੋਂ ਹਿਰਦੇ ਵਿੱਚ ਮਨ ਨੇ ਪੱਕੀ ਤਰ੍ਹਾਂ ਧਾਰ ਲਿਆ ਵਿਸਾਰਿਆ, ਸ਼ੁੱਧ ਆਤਮੈ ਜਗਤ ਵਿਸਾਰਾ, ਮਨ ਸ਼ੁੱਧ ਹੋ ਜਾਂਦਾ, ਮਨ ਨੇ ਸ਼ੁੱਧ ਹੋ ਕੇ ਸੰਸਾਰ ਨੂੰ ਭੁਲਾ ਦਿੱਤਾ, ਸੰਸਾਰ ਦਾ ਖਹਿੜਾ ਛੱਡ ਦਿੱਤਾ, ਸ਼ੁੱਧ ਮਨ ਹੀ ਇਹਦੇ ਵਿੱਚ ਫਸਦਾ ਹੁੰਦਾ। ਮਨ ਰੇ ਭਜੀਤਨ ਕੀ ਇਹ ਰੀਤਾ, ਇਹ ਸੰਸਤਰੇ ਜਾਂ ਮਨ ਰੂਪੀ ਬੈਰੀ ਨੂੰ ਜਿੱਤਣ ਦੀ ਅਸਲੀ ਰੀਤੀ ਅਸਲੀ ਢੰਗ ਤਰੀਕਾ ਹੈ। ਭਾਵੈ ਸੁਖ ਜੋ ਕਰ ਹੈ ਧਰ ਚੀਤਾ, ਕਹਿੰਦੇ ਇਸ ਤਰ੍ਹਾਂ ਚਿੱਤੇ ਧਾਰਨ ਕਰਦਾ ਹੈ ਉਪਦੇਸ਼ ਨੂੰ ਤੇ ਇਸ ਤਰ੍ਹਾਂ ਅਭਿਆਸ ਕਰਦਾ ਹੈ ਉਹ ਸੁਖ ਪਾਉਂਦਾ ਹੈ ਮਨੁੱਖ। ਪੀਰ ਬਹਾਵਲ ਹੱਕ ਇੱਕ ਐਹੀ, ਇਸ ਤਰ੍ਹਾਂ ਜਦੋਂ ਸੰਸਰੇਜ ਨੂੰ ਮਨ ਨੂੰ ਬਸ ਕਰਨ ਵਾਸਤੇ ਮਹਾਰਾਜ ਨੇ ਵੀ ਗੁਰੂ ਦਾ ਜਿਹੜਾ ਉਪਦੇਸ਼ ਹੈ ਇਹੀ ਕਮਾਏ, ਫਿਰ ਮਨ ਬਸ ਵਿੱਚ ਆਉਂਦਾ ਹੈ। ਜੋ ਮੰਦਰ ਕੋ ਸਾਹਮਣੇ ਤਨ ਤੋਂ ਗੁਰ ਕਾ ਸ਼ਬਦ ਮਨੈ ਅਸੰਭਨ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਜਿਵੇਂ ਕੋਈ ਮਕਾਨ ਹੈ ਉਹਨੂੰ ਜਿਹੜਾ ਕੋਈ ਛੱਤ ਨੂੰ ਬਾਕੀ ਜਿਹੜੇ ਉੱਪਰ ਕੋਈ ਉਹ ਬੀਮ ਬੂਮ ਜੇ ਪਾਏ ਸਾਰਿਆਂ ਨੂੰ ਥੰਭ ਕੇ ਰੱਖਦਾ ਹੁੰਦਾ ਨਾ ਵਿਚਾਰਾ ਥੰਭਲਾ ਪਿੱਲਰ ਜਿਹਾ, ਇਸ ਤਰ੍ਹਾਂ ਕਹਿੰਦੇ ਮਨ ਨੂੰ ਰੋਕਣ ਵਾਸਤੇ ਵੀ ਗੁਰੂ ਕਾ ਜਿਹੜਾ ਸ਼ਬਦ ਹੈ ਥੰਭਲੇ ਥੰਭਲੇ ਵਰਗਾ ਹੈ, ਵਿਚਾਲੇ ਖੜੋਤਾ ਥੰਭਲੇ ਥੱਲੇ, ਇਹ ਵੀ ਮਨ ਰੋਕਣ ਨੂੰ ਰੁਕ ਸਮਰੱਥ ਹੈ ਸ਼ਬਦ ਉਪਦੇਸ਼। ਇਸ ਤਰ੍ਹਾਂ ਇਹਨੂੰ ਜਦੋਂ ਦੱਸਿਆ ਹੈ ਇਹ ਨਿਹਾਲ ਹੋਇਆ ਤਾਂ ਚੁੱਪ ਹੋ ਗਿਆ ਹੈ। ਉਸ ਤੋਂ ਬਾਅਦ ਇੱਕ ਕਹਿੰਦੇ ਮੁਲਤਾਨ ਦਾ ਪੀਰ ਸੀ ਜਿਹਦਾ ਨਾਂ ਸੀ ਬਹਾਵਲ ਹੱਕ, ਸੁਣ ਕੇ ਬਚਨ ਬਹੁਰ ਸੋ ਕਹੀ, ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਬਹਾਵਲ ਹੱਕ ਜਿਹੜਾ ਪੀਰ ਕਹਿਣ ਲੱਗਿਆ ਦੋਹਰਾ ਸ੍ਰੀ ਨਾਨਕ ਉਪਦੇਸ਼ ਮਹਿ, ਗੁਰੂ ਨਾਨਕ ਸਾਹਿਬ ਆਪ ਜੀ ਦੇ ਉਪਦੇਸ਼ ਵਿੱਚ ਮਾਇਆ ਕਹੋ ਜਕੂਰ, ਸੰਸਾਰ ਨੂੰ ਝੂਠਾ ਕਹਿੰਦੇ ਹੋ, ਫਿਰ ਸੰਸਾਰ ਦੇ ਵੀ ਜਿਹੜੀ ਕੋਈ ਮਾਇਆ ਮੂਇਆ ਧਨ ਪਦਾਰਥ ਇਹ ਵੀ ਝੂਠਾ ਹੀ ਹੋਊਗਾ। ਜੇ ਭਲਾ ਮਹਾਰਾਜ ਤੁਹਾਡੇ ਉਪਦੇਸ਼ ਨੂੰ ਸੁਣ ਕੇ ਸੰਸਾਰ ਨੂੰ ਝੂਠਾ ਤੇ ਮਾਇਆ ਨੂੰ ਵੀ ਝੂਠੀ ਕਹਿ ਦਈਏ, ਉਹਨੂੰ ਦਿਸ ਬਿਨ ਵਿਵਹਾਰ ਜੇ, ਫਿਰ ਦੇਖ ਲਓ ਮਾਰਾ ਮਾਇਆ ਤੋਂ ਬਗੈਰ ਜਿਹੜੇ ਕੋਈ ਕਾਰ ਵਿਹਾਰ ਹੈ ਹੋਤ ਨਹੀਂ ਕੋ ਪੂਰ, ਮਾਇਆ ਤੋਂ ਬਗੈਰ ਤਾਂ ਕੋਈ ਵੀ ਕੰਮ ਨਹੀਂ ਪੂਰਾ ਹੁੰਦਾ ਹੈ। ਕੋਈ ਕੰਮ ਸ਼ੁਰੂ ਕਰਨਾ ਚਾਹੀਏ ਤੇ ਪਹਿਲਾਂ ਮਾਇਆ ਚਾਹੀਦੀ ਹੈ, ਕਿਸੇ ਪਾਸੇ ਸਫ਼ਰ ਕਰਨਾ ਚਾਹੀਏ, ਫਿਰ ਵੀ ਮਾਇਆ ਵਾਸ ਚਾਹੀਦੀ ਖਰਚ ਚਾਹੀਦਾ। ਇਸ ਕਰਕੇ ਜੇ ਮਾਇਆ ਨੂੰ ਝੂਠੀ ਕਹਿ ਦਈਏ ਤਾਂ ਮਾਇਆ ਦਾ ਤਾਂ ਕੰਮ ਹੀ ਨਹੀਂ ਚੱਲਦਾ ਹੈ, ਸਰੀਰ ਦਾ ਨਿਰਵਾਹ ਹੀ ਨਹੀਂ ਹੁੰਦਾ ਹੈ, ਕੋਈ ਪਾਣੀ ਨਹੀਂ ਦਿੰਦਾ ਘੁੱਟ। ਇਸ ਕਰਕੇ ਮਹਾਰਾਜ ਤੁਸੀਂ ਸੰਸਾਰ ਨੂੰ ਝੂਠਾ ਕਹਿੰਦੇ, ਫਿਰ ਮਾਇਆ ਵੀ ਝੂਠੀ ਹੈ ਕਿ ਮਾਇਆ ਨੇ ਸੰਸਾਰ ਬਣਾਇਆ ਹੈ। ਇਸ ਤੋਂ ਬਿਨਾਂ ਤਾਂ ਕੋਈ ਵਿਵਹਾਰ ਨਹੀਂ ਚੱਲਦਾ ਹੈ। ਚੌਪਈ ਉੱਤਰ ਸ੍ਰੀ ਗੁਰ ਸੁਣਤ ਅਲਾਇਆ। ਇਸ ਤਰ੍ਹਾਂ ਬਹਾਵਲ ਹੱਕ ਪੀਰ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਇਹਨੂੰ ਕਿਸ ਤਰ੍ਹਾਂ ਉੱਤਰ ਸੁਣਾ ਅਲਾਇਆ, ਉੱਤਰ ਕਿਹਾ ਹੈ। ਨਿਸ਼ਚੈ ਜਾਣਹੁ ਝੂਠੀ ਮਾਇਆ। ਕਹਿੰਦੇ ਭਰੋਸੇ ਕਰਕੇ, ਨਿਸ਼ਚੈ ਕਰਕੇ ਜਾਣ ਲਾ ਜਿਹੜੀ ਇਹ ਮਾਇਆ ਤਾਂ ਝੂਠੀ ਮੂਠੀ ਹੀ ਹੈ। ਤੈਸੇ ਝੂਠੇ ਤੇ ਵਿਵਹਾਰ। ਇਸੇ ਤਰ੍ਹਾਂ ਜਿਹੜੇ ਮਾਇਆ ਦੇ ਵਿਵਹਾਰ ਹੈ, ਕਾਰ ਵਿਹਾਰ, ਉਹ ਵੀ ਝੂਠੇ ਮੂਠੇ, ਉਹ ਵੀ ਕਿਸੇ ਕੰਮ ਦੇ ਨਹੀਂ। ਲਖੋ ਸਤ ਜਿਉਂ ਦਾਮ ਵਿਹਾਰਾ। ਤਾਂ ਕਹਿੰਦੇ ਮਾਇਆ ਨੂੰ ਇਉਂ ਹੀ ਤੂੰ ਸਤ ਕਰਕੇ ਜਾਣ ਲਾ, ਜਿਵੇਂ ਕਹਿੰਦੇ ਦਾਮ ਵਿਹਾਰਾ। ਇਹ ਵਚਨ ਨੂੰ ਸਤ ਕਰਕੇ ਜਾਣ ਲਾ, ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ, ਵਿੰਗੀ ਢੇਡੀ ਜੀ ਹਨੇਰੇ ਵਿੱਚ ਸੱਪ ਪਈ, ਰੱਸੀ ਪਈ ਹੋਏ ਅਤੇ ਸੱਪ ਦਾ ਭੁਲੇਖਾ ਪੈਂਦਾ ਵੀ ਕਾਲਾ ਲਾਗ ਬੈਠਾ ਹੈ। ਇਸ ਤਰ੍ਹਾਂ ਕਹਿੰਦੇ ਇਹ ਵਚਨ ਸੱਤ ਕਰਕੇ ਜਾਣ ਲਾ, ਜਿਵੇਂ ਰੱਸੀ ਵਿੱਚ ਐਵੇਂ ਭੁਲੇਖਾ ਸੱਪ ਦਾ ਪੈਂਦਾ, ਐਵੇਂ ਮਾਇਆ ਸੁਖਦਾਈ ਜੀ ਲੱਗਦੀ ਹੈ, ਪਰ ਇਹ ਹੈ ਬਹੁਤ ਵੱਡੀ ਦੁਖਦਾਈ, ਤੰਗ ਬਹੁਤ ਕਰਦੀ ਹੈ, ਸੱਪ ਠੂਹੇ ਬਣਾਉਂਦੀ ਹੈ। ਸੁਪਨ ਵਿਖੇ ਜਾਓ ਸਰਤਾ ਬਾਰਾ। ਇਹ ਸੁਪਨੇ ਦੇ ਵਿੱਚ ਕਹਿੰਦੇ ਨਦੀ ਦਾ ਜਿਹੜਾ ਕੋਈ ਪਾਣੀ ਹੈ, ਚਹਿਤ ਨਾਉ ਚੜ ਉਤਰਿਓ ਪਾਰਾ। ਕਿਤੇ ਚੜ ਕੇ ਤੇ ਇਸ ਤਰ੍ਹਾਂ ਸੁਪਨੇ ਦੀ ਨਦੀ ਦਾ ਪਾਣੀ ਬੇੜੀ ਤੇ ਚੜ ਕੇ ਕੋਈ ਪਾਰ ਲੰਘਿਆ ਚਾਹੇ, ਸੁਪਨ ਟਕਾ ਦੇ ਸੋ ਲੰਘ ਜਾਏ। ਸੁਪਨੇ ਦੇ ਵੀ ਜਾਂ ਸੁਪਨੇ ਦਾ ਟਕਾ ਦੇ ਕੇ ਕਹਿੰਦੇ ਇਸ ਤਰ੍ਹਾਂ ਲੰਘ ਜਾਂਦਾ ਹੁੰਦਾ, ਐਵੇਂ ਭਰਮੀ ਹੁੰਦਾ ਨਾ, ਸੁਪਨੇ ਵਿੱਚ ਟਕਾ ਵੀ ਸੁਪਨੇ ਦਾ ਹੀ ਹੁੰਦਾ, ਤੇ ਨਦੀ ਵੀ ਸੁਪਨੇ ਵਿੱਚ ਝੂਠੀ ਬਣੀ ਹੁੰਦੀ ਹੈ, ਤੇ ਝੂਠਾ ਹੀ ਪਾਣੀ ਹੁੰਦਾ, ਝੂਠੀ ਬੇੜੀ ਹੁੰਦੀ ਹੈ, ਹੁੰਦਾ ਹੁੰਦਾ ਕੁਛ ਨੀ, ਸੁਪਨੇ ਵਿੱਚ ਹੀ ਉਹ ਸਤ ਪ੍ਰਤੀਤ ਹੁੰਦਾ ਹੈ। ਇਸੀ ਰੀਤ ਤੇ ਲਿਓ ਲਖਾਈ। ਇਸ ਤਰ੍ਹਾਂ ਵੀ ਮਾਇਆ ਨੂੰ ਤੂੰ ਜਾਣ ਲੈ, ਤੇ ਕੱਢਣ ਪਾਉਣ ਨੂੰ ਇਹਦੇ ਵਿੱਚ ਕੁਝ ਵੀ ਹੈ ਨਹੀਂ ਹੈ। ਪਰਮੇਸ਼ਰ ਨਿਤ ਸਤ ਪਛਾਣਾ ਹੋ। ਇਹ ਜਿਹੜਾ ਪਰਮੇਸ਼ਰ ਹੈ ਉਹ ਕਹਿੰਦੇ ਹਮੇਸ਼ਾ ਸਤ ਹੈ, ਸਦਾ ਰਹਿਣ ਵਾਲਾ, ਜਾਣ ਲੈ ਪਛਾਣ ਲੈ। ਤਾਂ ਕੋ ਨਾਮ ਸਤ ਮਨ ਮਨ ਹੋ। ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਵੀ ਸਤ ਹੈ, ਸਦਾ ਸਥਿਰ ਹੈ ਮਨ ਵਿੱਚ, ਤੂੰ ਮਨ ਲੈ ਵਸਾ ਲੈ। ਰੁਕਨ ਦੀਨ ਪੁਨ ਬੈਨ ਅਲਾਏ। ਸੁਣ ਕੇ ਜਿਹੜਾ ਬਹਾਵਲ ਹੱਕ ਪੀਰਾ ਤਾਂ ਚੁੱਪ ਕਰ ਗਿਆ, ਫਿਰ ਰੁਕਨਦੀਨ ਬੋਲਿਆ, ਰੁਕਨਦੀਨ ਨੇ ਬਚਨ ਕਹੇ ਸਤਿਗੁਰਾਂ ਨੂੰ। ਸੰਤ ਜੋ ਲੱਛਣ ਦਿਓ ਬਤਾਏ। ਸੰਤ ਤਾਂ ਬਹੁਤ ਬਣੇ ਫਿਰਦੇ ਆ, ਤੇ ਅਸਲੀ ਸੰਤ ਨਾ ਉਹਨਾਂ ਦੇ ਲੱਛਣ ਮੈਨੂੰ ਦੱਸ ਦਿਓ ਵੀ ਉਹ ਜਿਹੜੇ ਪਰਮੇਸ਼ਰ ਦੇ ਸੰਤ ਹੈ, ਅਸਲੀ ਸੰਤ ਹੈ, ਕਿਹੋ ਜਿਹੇ ਹੁੰਦੇ ਹਨ, ਕੈਸੋ ਤਿੰਨ ਆਚਾਰ ਵਿਵਹਾਰ। ਜਿਹੜੇ ਪੂਰਨ ਸੰਤ ਹੈ ਨਾ ਪਰਮੇਸ਼ਰ, ਉਹਨਾਂ ਦੇ ਜਿਹੜੇ ਕਰਤੱਵ ਕਿਹੋ ਜਿਹੇ, ਉਹਨਾਂ ਦਾ ਕੰਮ ਕਾਰ ਕੀ ਹੁੰਦਾ ਹੈ। ਤੇ ਮਿਸ ਦੇ ਉਪਦੇਸ਼ ਸੁਖਾਰਾ। ਉਹਨਾਂ ਸੰਤਾਂ ਦੇ ਬਹਾਨਾ ਬਣਾ ਕੇ ਨਾ ਮਹਾਰਾਜ ਮੈਨੂੰ ਜਿਹੜਾ ਸੁਖ ਵਾਲਾ ਉਪਦੇਸ਼ ਦੇ ਦਿਓ, ਬਹੁਤ ਸੰਤਾਂ ਦੇ ਲੱਛਣਾਂ ਦੇ ਨਾਲ ਮੈਨੂੰ ਸੁਖ ਦੇਣ ਵਾਲਾ ਉਪਦੇਸ਼ ਬਖਸ਼ੋ ਜੀ। ਸ੍ਰੀ ਗੁਰ ਭਾਣਿਓ ਸੁਣਹੋ ਦੇ ਕੰਨ। ਗੁਰੂ ਮਹਾਰਾਜ ਕਹਿਣ ਲੱਗੇ, ਲੈ ਬਈ ਰੁਕਣ ਦੀ ਤੂੰ ਕੰਨ ਦੇ ਕੇ, ਜਾਨੀ ਧਿਆਨ ਦੇ ਕੇ ਸੁਣਾ। ਬੁਜਰਕ ਸੋਹਬਤ ਅਬਲ ਜਾਨ। ਸਭ ਤੋਂ ਕਹਿੰਦੇ ਪਹਿਲਾ ਜਿਹੜਾ ਲੱਛਣ ਹੈ, ਕਹਿੰਦੇ ਸੰਗਤ ਜਿਹੜੀ ਬਜ਼ੁਰਗਾਂ ਦੀ ਸੰਤਾਂ ਦੀ ਸੰਗਤ ਹੈ, ਦੋਹਰਾ ਪਰਗੁਣ ਸੁਣਤ ਪ੍ਰਸੰਨ ਹੋਵੇ। ਜੋ ਕਹਿੰਦੇ ਜਿਹੜੀ ਸੰਗਤ ਸੰਤਾਂ ਦੀ ਸੰਗਤ ਹੈ, ਉਹਦੀ ਪਹਿਲੀ ਗੱਲ ਦਾ ਲੱਛਣ ਇਹ ਹੈ, ਜਾਨੀ ਜਿਹੜੀ ਸੰਤਾਂ ਦੀ ਸੰਗਤ ਕਰਦਾ ਹੈ, ਜਿਹੜਾ ਸੰਤ ਹੁੰਦਾ ਹੈ, ਉਹਦੇ ਵਿੱਚ ਕਹਿੰਦੇ ਲੱਛਣ ਹੈ, ਚਿੰਨ੍ਹ ਹੈ, ਉਹਦਾ ਨਿਸ਼ਾਨੀ ਹੈ, ਪਰਗੁਣ ਸੁਣਤ ਪ੍ਰਸੰਨ ਹੋਵੇ। ਕਹਿੰਦੇ ਦੂਜਿਆਂ ਵਿੱਚ ਜਿਹੜੇ ਚੰਗੇ ਗੁਣ ਹੈ ਸੁਣ ਸੁਣ ਕੇ, ਜਿਹੜਾ ਕਹਿੰਦੇ ਅਸਲੀ ਸੰਤ ਹੁੰਦਾ ਉਹ ਪ੍ਰਸੰਨ ਹੁੰਦਾ ਹੁੰਦਾ ਹੈ, ਨਹੀਂ ਤਾਂ ਦੂਜਾ ਜਿਹੜਾ ਉਹ ਤਾਂ ਸੁਣ ਸੁਣ ਕੇ ਸੜਦਾ ਮੱਚਦਾ ਹੈ। ਇਹ ਜਿਹੜਾ ਪਰਮੇਸ਼ਰ ਦਾ ਸੰਤ ਹੈ ਉਹਦੇ ਵਿੱਚ ਇਹ ਗੁਣ ਹੁੰਦਾ, ਉਹਦੀ ਨਿਸ਼ਾਨੀ ਹੈ। ਦੂਜਿਆਂ ਵਿੱਚ ਗੁਣ ਸੁਣ ਕੇ ਉਹ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਵੀ ਧੰਨ ਹੈ ਵਾਹਿਗੁਰੂ ਜਿਹਨੇ ਇਹੋ ਜਿਹੇ ਇਸ ਨੂੰ ਸਭ ਗੁਣ ਬਖਸ਼ੇ ਹਨ। ਪੁਨ ਸੇਵਹਿ ਗੁਣਵਾਨ। ਫਿਰ ਦੂਜਾ ਲੱਛਣ ਮਹਾਤਮਾ ਦਾ ਇਹ ਹੈ ਵੀ ਉਹ ਦੂਜੇ ਦੇ ਗੁਣ ਸੁਣ ਕੇ ਉਹ ਪ੍ਰਸੰਨ ਹੁੰਦਾ, ਖੁਸ਼ ਹੁੰਦਾ। ਅਤੇ ਫਿਰ ਕਹਿੰਦੇ ਜਿਹੜੇ ਗੁਣਵਾਨ ਪੁਰਸ਼ ਹੈ ਉਹਦੀ ਉਹ ਸੇਵਾ ਕਰਦਾ, ਉਹਨਾਂ ਦਾ ਆਦਰ ਸਤਿਕਾਰ ਉਹ ਕਰਦਾ ਹੈ, ਉਹ ਗੁਣਾਂ ਵਾਲਿਆਂ ਤੋਂ ਪਰੇ ਰਹਿੰਦਾ ਹੈ। ਆਤਮ ਗਿਆਨ ਵਿਚਾਰਨਾ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਇਸ ਦਾ ਜਿਹੜਾ ਗਿਆਨ ਹੈ ਉਹਦਾ ਵਿਚਾਰ ਕਰਦੇ ਰਹਿਣਾ, ਇਹ ਹੈ ਸਾਧੂ ਦੇ ਲੱਛਣ। ਨਿਤ ਪ੍ਰਤ ਸੋ ਬੁੱਧਵਾਨ। ਵੀ ਇੱਕ ਦਿਨ ਚਲੋ ਆਤਮਾ ਪਰਮਾਤਮਾ ਕੀ ਇਹੋ ਜਿਹਾ ਗਿਆਨ ਵਿਚਾਰ ਲਿਆ। ਕਹਿੰਦੇ ਜਿਹੜਾ ਨਿਤਾ ਪ੍ਰਤ ਵੀ ਇਹ ਆਤਮਾ ਕੀ ਪਰਮਾਤਮਾ ਕੀ ਹੈ ਇਹਦਾ ਗਿਆਨ ਕਰਨ ਲਈ ਵਿਚਾਰ ਕਰਦਾ, ਉਹ ਇਸ ਲਈ ਬੁੱਧੀਵਾਨ ਸੰਤ ਲੱਛਣ ਹਨ ਉਸਦੇ। ਚੌਪਈ ਮਨ ਦਿਆਲ ਨਿਤ ਸੁਮਤ ਵਿਚਾਰ ਹੈ। ਅਸਲੀ ਸੰਤ ਹੁੰਦਾ ਉਹਦੇ ਵਿੱਚ ਮਨ ਦੇ ਵਿੱਚ ਦਿਆਲਤਾ ਹੁੰਦੀ ਹੈ, ਅਤੇ ਹਮੇਸ਼ਾ ਸ੍ਰੇਸ਼ਟ ਮਤ ਨਾਲ ਉਹ ਵਿਚਾਰ ਕਰਦਾ। ਪਰਤੇ ਦੇਖਣ ਚੱਖ ਹਟਕਾਰ ਹੈ। ਇਸ ਤਰ੍ਹਾਂ ਪਰਾਈਆਂ ਇਸਤਰੀਆਂ ਨੂੰ ਦੇਖਣ ਵਾਸਤੇ ਆਪਣੇ ਨੇਤਰਾਂ ਨੂੰ ਕਹਿੰਦੇ ਰੋਕਦਾ, ਮਾੜੀਆਂ ਇਸ ਤਰ੍ਹਾਂ ਭੈੜੇ ਰੂਪ ਦੇ ਵਿੱਚ ਨਾਖਾਂ ਨਾਲ ਨਹੀਂ ਉਹ ਤੱਕਦਾ ਹੈ। ਨਰ ਕੁਕਰਮ ਭਵ ਮੈਂ ਜੋ ਰਚੇ। ਇਸੇ ਤਰ੍ਹਾਂ ਜਿਹੜੇ ਪੁਰਸ਼ ਸੰਸਾਰ ਦੇ ਵਿੱਚ ਖੋਟੇ ਕਰਮ ਵਿੱਚ ਰਚੇ ਹੋਏ ਲੱਗੇ ਹੋਏ ਹੈ, ਤਿੰਨ ਕੋ ਸੰਗ ਕਰਨ ਤੇ ਬਚੇ। ਜਿਹੜਾ ਅਸਲੀ ਸਾਧੂ ਹੁੰਦਾ ਹੈ ਉਹਦੇ ਲੱਛਣ ਹੈ ਵੀ ਉਹਨਾਂ ਦਾ ਸੰਗ ਕਰਨ ਤੋਂ ਹਮੇਸ਼ਾ ਬਚਦਾ ਹੈ, ਉਹ ਕਰਮੀ ਖੋਟੇ ਕਰਮਾਂ ਵਾਲਿਆਂ ਦੇ ਨਾਲ ਨਹੀਂ ਉਹ ਸੰਬੰਧ ਰੱਖਦਾ, ਪਰੇ ਰਹਿੰਦਾ ਹੁੰਦਾ ਹੈ ਸ਼ਰਾਬੀਆਂ ਕਬਾਬੀਆਂ ਤੋਂ। ਨਿਜ ਬਲ ਪਰ ਕੋ ਕਬ ਨਾ ਜਨਾਈ। ਇਹ ਸਾਧੂ ਦਾ ਲੱਛਣ ਹੈ ਵੀ ਆਪਣਾ ਜਿਹੜਾ ਕੋਈ ਸਾਧਨਾ ਦਾ ਬਲ ਹੈ, ਆਪਣੀ ਤਾਕਤ ਦਾ ਬਲ ਹੈ, ਆਪਣਾ ਸਰੀਰ ਦਾ ਬਲ ਹੈ, ਵੀ ਉਹ ਕਦੇ ਨਹੀਂ ਕਿਸੇ ਦੇ ਉੱਪਰ ਜਾਣ ਦਿੰਦਾ। ਵੀ ਜਿਵੇਂ ਆਪਣਾ ਸਾਧਨਾ ਦਾ ਬਲ ਹੁੰਦਾ ਨਾ ਵੀ ਮੈਂ ਇੰਨੇ ਸਾਧਨ ਕੀਤੇ ਹੈ, ਮੇਰੇ ਵਰਗਾ ਕੌਣ ਸਾਧਨਾ ਕਰਕੇ ਬਲੀ ਤਾਕਤਵਰ ਅਤੇ ਸ਼ਕਤੀ ਕਰਕੇ ਵੀ ਕਈ ਵਾਰੀ ਬਲ ਜਣਾਉਂਦਾ ਹੁੰਦਾ। ਜਿਵੇਂ ਭੰਗਰ ਨਾਥ ਕਹਿੰਦਾ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੇਰੇ ਵਿੱਚ ਸ਼ਕਤੀ ਹੈ, ਮੈਂ ਤਾਂ ਆਕਾਸ਼ ਦੇ ਤਾਰੇ ਤੋੜ ਲਿਆਉਂਦਾ ਹਾਂ, ਤੁਸੀਂ ਮੇਰੇ ਅੱਗੇ ਕੀ ਹੋ ਜੀ। ਇਸੇ ਤਰ੍ਹਾਂ ਇੱਕ ਸਰੀਰਕ ਬਲ ਹੁੰਦਾ ਵੀ ਸਰੀਰ ਮੇਰੇ ਮੈਂ ਸਰੀਰ ਕਰਕੇ ਬੜਾ ਤਕੜਾ ਹਾਂ। ਜਿਵੇਂ ਪੈਂਦੇ ਖਾਂ ਕਹਿੰਦਾ ਸੀ ਇਹ ਤਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਾਣ ਸਤਿਕਾਰ ਰੱਖਣ ਵਾਸਤੇ ਕਹਿੰਦੇ ਹੇਠਾਂ ਡਿੱਗ ਪੈਣਾ, ਇਹ ਤਾਂ ਮੈਂ ਸਰੀਰ ਕਰਕੇ ਇੰਨਾ ਤਕੜਾ ਚਾਹਾਂ ਨਾ ਮਾਰਨ ਨੂੰ ਘੋੜੇ ਸਮੇਤ ਹੀ ਚੁੱਕ ਕੇ ਲੈ ਜਾਊਂਗਾ। ਜਦੋਂ ਕਹਿੰਦਾ ਸੀ ਭਾਵੇਂ ਠੀਕ ਸੀ, ਸਰੀਰ ਵੱਲ ਤਕੜਾ ਵੀ ਸੀ, ਚੁੱਕ ਵੀ ਲਿਆ ਸੀ, ਅਤੇ ਮਹਾਰਾਜ ਨੇ ਜਦੋਂ ਢਾਲਾ ਜਿਹਾ ਸਿੱਟਿਆ ਨਾ ਬਣਾ ਸਵਾਰ ਕੇ ਲੋਟ ਪੋੜਨੀਆਂ ਲੱਗ ਗਿਆ, ਉੱਥੇ ਗੱਸੀ ਖਾ ਕੇ ਡਿੱਗ ਪਿਆ ਸੀ। ਇਸ ਤਰ੍ਹਾਂ ਕਹਿੰਦੇ ਵੀ ਉਹ ਜਿਹੜਾ ਕੋਈ ਪੂਰਨ ਸੰਤ ਹੈ ਆਪਣਾ ਸਾਧਨਾ ਦਾ ਬਲ, ਆਪਣਾ ਸ਼ਕਤੀ ਦਾ ਬਲ, ਆਪਣਾ ਸਰੀਰ ਦਾ ਬਲ ਉਹ ਕਦੇ ਨਹੀਂ ਜਣਾਉਂਦਾ ਹੈ। ਨਿਜ ਬਲ ਪਰ ਕੋ ਕਬ ਨਾ ਜਨਾਈ। ਆਪਣਾ ਜਿਹੜਾ ਸਰੀਰਕ ਬਲ ਹੈ, ਆਪਣਾ ਸ਼ਕਤੀ ਦਾ ਬਲ ਹੈ, ਆਪਣਾ ਸਾਧਨਾ ਦਾ ਬਲ ਹੈ, ਉਹ ਪਰਾਇਆਂ ਉੱਪਰ ਦੂਜਿਆਂ ਉੱਪਰ ਨਹੀਂ ਉਹ ਜਣਾਉਂਦਾ। ਸ਼ਤਰੂ ਮੀਤ ਬਿਖੈ ਸਮਤਾਈ। ਕੋਈ ਮਿੱਤਰ ਆ ਜਾਏ, ਕੋਈ ਬੈਰੀ ਆ ਜਾਏ, ਸਾਰਿਆਂ ਵਿੱਚ ਉਹਦੀ ਜਿਹੜੀ ਦ੍ਰਿਸ਼ਟੀ ਹੈ ਸਮਾਰ ਲੈਂਦੀ, ਇੱਕ ਦ੍ਰਿਸ਼ਟੀ ਨਾਲ ਉਹ ਵਿਖਦਾ ਹੈ। ਸ਼ੋਕ ਹਰਖ ਪੁਨ ਮਾਨ ਅਮਾਨੂ। ਇਸੇ ਤਰ੍ਹਾਂ ਕੋਈ ਕੋਈ ਮਰਮੁਕ ਜਾਏ, ਕੋਈ ਧਨ ਪਦਾਰਥ ਖੋ ਕੇ ਜਾਏ, ਸ਼ੋਕ ਦੇ ਵਿੱਚ ਵੀ ਉਹ ਨਹੀਂ ਆਉਂਦਾ, ਉਹਦੇ ਵਿੱਚ ਵੀ ਸਮਾਨ ਰਹਿੰਦਾ ਹੈ। ਇਸੇ ਤਰ੍ਹਾਂ ਪਦਾਰਥ ਆ ਜਾਣ, ਵਡਿਆਈ ਆ ਜਾਣ, ਫਿਰ ਖੁਸ਼ੀ ਵਿੱਚ ਵੀ ਉਹ ਕਿਵਦਾ ਨਹੀਂ ਹੈ। ਸ਼ੋਕ ਹੋ ਜਾਏ ਮੁਰਝਾਉਂਦਾ ਨਹੀਂ ਹੈ, ਮਰਮੁਖ ਜਾਏ, ਕੋਈ ਪਦਾਰਥ ਆ ਜਾਏ, ਕੋਈ ਅਹੁਦਾ ਮਿਲ ਜਾਏ, ਖੁਸ਼ੀ ਹੋ ਕੇ ਅੱਗੇ ਵਧਾ ਨਹੀਂ ਹੈ। ਉਹ ਕਹਿੰਦੇ ਸ਼ੋਕ ਹਰ ਇੱਕ ਵਿੱਚ ਇੱਕ ਸਮਾਨ ਰਹਿੰਦਾ ਹੈ, ਕੋਈ ਮਾਣ ਸਤਿਕਾਰ ਕਰੀ ਜਾਏ, ਕੋਈ ਨਿਰਾਦਰ ਕਰੀ ਜਾਏ, ਮੜਾ ਕਹੀ ਜਾਏ ਫਿਰ ਵੀ ਉਹ ਸਮਾਨ ਹੀ ਰਹਿੰਦਾ ਹੈ। ਦੁੱਖ ਸੁੱਖ ਇਨ ਮਹਿ ਰਹਿਤ ਸਮਾਨੋ, ਦੁੱਖ ਆਵਣੇ ਸੁਖ ਆਵਣੇ, ਇਹਨਾਂ ਸਾਰਿਆਂ ਵਿੱਚ ਜਿਹੜਾ ਉਹ ਪੂਰਨ ਮਹਾਤਮਾ ਉਹਦੇ ਲੱਛਣ ਹੈ ਵੀ ਉਹ ਇੱਕ ਸਮਾਨ ਹੀ ਰਹਿੰਦੇ। ਸਿਫਤ ਪਰਮੇਸ਼ਰ ਨਿਸ ਦਿਨ ਗਾਵੇ ਹੈ, ਮੇਰੇ ਵੀ ਲੱਛਣ ਹੈ ਮਹਾਤਮਾ ਦਾ ਵੀ ਦਿਨ ਹੋਵੇ ਰਾਤ ਹੋਵੇ ਪਰਮੇਸ਼ਰ ਸਿਰ ਪਰਮੇਸ਼ਰ ਦੀ ਸਿਫਤ ਹੀ ਕਰਦਾ ਰਹਿੰਦਾ ਗਾਉਂਦਾ ਰਹਿੰਦਾ ਹੈ। ਨਾਮ ਸੰਗ ਨਿਜ ਬੈਸ ਬਿਤਾਵੇ ਹੈ, ਨਾਮ ਦੇ ਨਾਲ ਜੁੜਿਆ ਹੋਇਆ ਆਪਣੀ ਸਾਰੀ ਉਮਰ ਉਹ ਬਤੀਤ ਕਰਦਾ ਹੈ, ਨਾਮ ਨੀ ਕਦੇ ਭੁਲਾਉਂਦਾ ਹੈ। ਅਸ ਕਹਿ ਸ੍ਰੀ ਗੁਰ ਕਿਰਪਾ ਨਿਧਾਨ, ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਕਹਿ ਕੇ ਸਾਧੂ ਸੰਤਾਂ ਦੇ ਲੱਛਣਾਂ ਦੇ ਹਾਜ਼ਰ ਨਾਮਾ ਕੀਨ ਬਖਾਨਾ, ਹਾਜ਼ਰ ਨਾਮਾ ਸਿਰਲੇਖ ਇੱਕ ਸ਼ਬਦ ਮਹਾਰਾਜ ਜੀ ਨੇ ਕਥਨ ਕੀਤਾ ਹੈ। ਤਿਲੰਗ ਮਹੱਲਾ ਪਹਿਲਾ ਹਾਜ਼ਰਾ ਕੋ ਮਿਹਰ ਹੈ, ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਦਾ ਹਾਜ਼ਰ ਨਾਮੇ ਸਿਰਲੇਖ ਵਿੱਚ ਸ਼ਬਦ ਹੈ। ਇਹ ਵੀ ਰੁਕਨ ਦੀਨ ਜਿਹੜੇ ਕੋਈ ਮਨ ਕਰਕੇ ਹਾਜ਼ਰ ਰਹਿੰਦੇ ਹਨ ਉਹਨਾਂ ਉੱਪਰ ਵਾਹਿਗੁਰੂ ਦੀ ਬਹੁਤ ਬੜੀ ਬੜੀ ਭਾਰੀ ਮਿਹਰ ਹੁੰਦੀ ਹੈ, ਬਹੁਤ ਕਿਰਪਾ ਹੁੰਦੀ ਹੈ। ਇੱਕ ਹੁੰਦਾ ਸਰੀਰ ਕਰਕੇ ਹਾਜ਼ਰ ਰਹਿਣਾ ਅਤੇ ਇੱਕ ਹੁੰਦਾ ਮਨ ਕਰਕੇ ਹਾਜ਼ਰ ਰਹਿਣਾ, ਸਰੀਰ ਕਰਕੇ ਭਾਵੇਂ ਕੋਈ ਗੈਰ ਹਾਜ਼ਰ ਹੋਰ ਆਸੇ ਪਾਸੇ ਵੀ ਹੋਵੇ। ਇਸ ਕਰਕੇ ਇੱਥੇ ਗੁਰਮਤਿ ਸਿਧਾਂਤ ਮਹਾਰਾਜ ਕਹਿੰਦੇ ਵੀ ਜਿਹੜੇ ਮਨ ਕਰਕੇ ਹਾਜ਼ਰ ਰਹਿੰਦੇ ਮਹਾਰਾਜ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹਿੰਦੇ ਹੈ ਉਹਨਾਂ 'ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ, ਕਿਰਪਾ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਆਪ ਜੀ ਕਹਿੰਦੇ ਮਨ ਕਰਕੇ ਜੋ ਹਾਜ਼ਰ ਰਹਿੰਦੇ ਉਹਨਾਂ 'ਤੇ ਵੀ ਮਿਹਰਬਾਨੀ ਹੋ ਜਾਂਦੀ, ਕਿਰਪਾ ਹੋ ਜਾਂਦੀ ਵਾਹਿਗੁਰੂ ਦੀ। ਬੇਹਾਜ਼ਰਾਂ ਕੋ ਬੇਮਿਹਰ ਹੈ, ਜਿਹੜੇ ਬੇਹਾਜ਼ਰ ਰਹਿੰਦੇ ਹੈ ਮਨ ਕਰਕੇ, ਗੈਰ ਹਾਜ਼ਰ ਰਹਿੰਦੇ ਮਨ ਕਿਤੇ ਹੋਰ ਹੀ ਫਿਰਦਾ ਰਹਿੰਦਾ, ਸ਼ੀਰ ਕਰਕੇ ਉੱਥੇ ਖੜ੍ਹੇ ਹੁੰਦੇ ਉਹਨਾਂ 'ਤੇ ਨਹੀਂ ਮਿਹਰਬਾਨੀ ਹੁੰਦੀ, ਉਹਨਾਂ 'ਤੇ ਨਹੀਂ ਕਿਰਪਾ ਹੁੰਦੀ, ਉਹਨਾਂ 'ਤੇ ਤਾਂ ਕਰੋਪੀ ਹੋ ਜਾਂਦੀ ਹੈ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਦਮਦਮਾ ਸਾਹਿਬ ਜਦੋਂ ਗਏ ਨੇ, ਇੱਥੇ ਹੀ ਇੱਕ ਨੇੜੇ ਪਿੰਡ ਵਿੱਚ ਕੋਈ ਤਮਾਸ਼ਾ ਜਿਹਾ ਪੈਣਾ ਸੀ, ਆਪੋ ਵਿੱਚ ਹੀ ਜਿਹੜੇ ਰਾਤ ਨੂੰ ਪਹਿਰੇਦਾਰ ਸੀ ਸੋਚ ਵਿਚਾਰ ਕਰਨ ਲੱਗੇ ਵੀ ਫਲਾਨੇ ਪਿੰਡ ਵੀ ਅੱਜ ਤਮਾਸ਼ਾ ਹੋਣਾ ਹੈ ਅਤੇ ਆਪਾਂ ਅੱਜ ਦੇਖ ਦੁਖ ਆਈਏ। ਵਿੱਚ ਉਹ ਕਹਿਣ ਲੱਗੇ ਵੀ ਆਪਣਾ ਤਾਂ ਪਹਿਰਾ ਹੈ ਅਤੇ ਜੇ ਆਪਾਂ ਉੱਧਰ ਚਲੇ ਗਏ, ਮਹਾਰਾਜ ਮਗਰੋਂ ਜਾਗ ਪਏ ਅਤੇ ਮਹਾਰਾਜ ਨੂੰ ਪਤਾ ਚੱਲ ਗਿਆ, ਪੁੱਛ ਪੜਤਾਲ ਹੋ ਗਈ, ਫਿਰ ਕੌਣ ਉੱਤਰ ਦੇਊ। ਇਹ ਵਿੱਚੋਂ ਕਹਿੰਦੇ ਵੀ ਹੁਣ ਤਾਂ ਮਹਾਰਾਜ ਘੁਰਾੜੇ ਮਾਰਦੇ ਹੈ, ਹੁਣ ਤਾਂ ਪੂਰੇ ਘੁੱਗ ਸੁੱਤੇ ਪਏ ਹੈ, ਆਪਾਂ ਵੀ ਵੇਖ ਆਓ ਸੁੱਤਿਆਂ ਸੁੱਤਿਆਂ। ਅੱਧੇ ਕਹਿੰਦੇ ਵੀ ਨਹੀਂ ਅਸੀਂ ਤਾਂ ਨਹੀਂ ਜਾਂਦੇ, ਅੱਧੇ ਕਹਿੰਦੇ ਵੀ ਆਪਾਂ ਤਾਂ ਚੱਲਦੇ ਹਾਂ ਦੇਖਦੇ ਹਾਂ। ਵਧੇ ਕਿ ਚਲੇ ਗਏ, ਆਪ ਭਜੇ ਪੁਜੇ ਗਏ ਹੈ ਅਤੇ ਇਸ ਤਰ੍ਹਾਂ ਜਾ ਕੇ ਜੋ ਦੇਖਣ ਜੇ ਲੱਗੇ ਅਤੇ ਉਧਰੋਂ ਫਿਰ ਸਤਿਗੁਰੂ ਦਾ ਦਰ ਜਾਗਿਆ, ਦਰ ਪੈਦਾ ਹੋਇਆ ਵੀ ਜੇ ਮਹਾਰਾਜ ਜਾਗ ਪਏ ਅਤੇ ਪਤਾ ਲੱਗ ਗਿਆ, ਪੁੱਛਿਆ ਤਾਂ ਕੀ ਜਵਾਬ ਹੋਊਗਾ। ਇਸ ਤਰ੍ਹਾਂ ਜਾਣੀ ਉਹ ਮਨ ਉੱਧਰ ਮਹਾਰਾਜ ਦੇ ਪਾਸੇ ਹੈ ਅਤੇ ਇੱਥੇ ਖੜ੍ਹੇ ਹੈ। ਆਖਰੀ ਕਹਿੰਦਾ ਚਲੋ ਛੱਡੋ ਖਹਿੜਾ, ਉੱਥੇ ਦੌੜ ਲਾਈ ਫਿਰ ਆ ਗਏ। ਇੱਧਰ ਜਿਹੜੇ ਕੋਲ ਖੜੋਤੇ ਸੀ ਮਹਾਰਾਜ ਦੇ ਉਹਨਾਂ ਦਾ ਮਨ ਉੱਧਰ ਫਿਰੇ, ਕਹਿੰਦੇ ਲੈ ਉਹ ਉੱਧਰ ਚਲੇ ਗਏ, ਦੇਖੀ ਜਾਂਦੇ ਤਮਾਸ਼ਾ, ਆਪਾਂ ਐਵੇਂ ਇੱਥੇ ਖੜ੍ਹੇ ਜਾ, ਮਹਾਰਾਜ ਤਾਂ ਜੇ ਸੁੱਤੇ ਪਏ ਜਾਗੇ ਨਹੀਂ, ਉਹ ਉੱਧਰ ਫਿਰੀ ਜਾਣ। ਜਦੋਂ ਦਿਨ ਚੜ੍ਹਿਆ ਤੇ ਮਹਾਰਾਜ ਨੇ ਉਸ ਸਭਾ ਵਿੱਚ ਦੀਵਾਨ ਵਿੱਚ ਆ ਕੇ ਨਾ ਹੱਸ ਕੇ ਕਿਹਾ, ਕਹਿੰਦੇ ਵੀ ਕਿਹੜੇ ਗੈਰ ਹਾਜ਼ਰ ਸੀ, ਕਿਹੜੇ ਗੈਰ ਹਾਜ਼ਰ ਸੀ ਰਾਤ ਨੂੰ? ਉਹ ਜਿਹੜੇ ਹਾਜ਼ਰ ਸੀ ਨਾ ਖੜ੍ਹੇ ਸੀ ਸਰੀਰ ਕਰਕੇ, ਉਹ ਕਹਿੰਦੇ ਮਹਾਰਾਜ ਅਸੀਂ ਹਾਜ਼ਰ ਸੀ ਅਤੇ ਉਹ ਫਲਾਨੇ ਫਲਾਨੇ ਮਹਾਰਾਜ ਗੈਰ ਹਾਜ਼ਰ ਹੋਏ, ਉਹ ਗਏ ਸੀ ਤਮਾਸ਼ਾ ਦੇਖਣ। ਮਹਾਰਾਜ ਕਹਿੰਦੇ ਨਹੀਂ ਉਹ ਤਾਂ ਹਾਜ਼ਰ ਸੀਗੇ, ਤੁਸੀਂ ਗੈਰ ਹਾਜ਼ਰ ਸੀ। ਕਹਿੰਦੇ ਨਹੀਂ ਜੀ ਅਸੀਂ ਹਾਜ਼ਰ ਸੀ, ਉਹ ਗੈਰ ਹਾਜ਼ਰ ਸੀ, ਉਹ ਤਮਾਸ਼ਾ ਗਏ। ਮਹਾਰਾਜ ਕਹਿੰਦੇ ਨਹੀਂ ਉਹ ਤਾਂ ਵੀ ਹਾਜ਼ਰ ਸੀ, ਤੁਸੀਂ ਗੈਰ ਹਾਜ਼ਰ ਸੀ। ਕਹਿੰਦੇ ਮਹਾਰਾਜ ਤੁਸੀਂ ਕਹੀ ਤਾਂ ਜਾਂਦੇ ਹੋ, ਗੱਲ ਕੀ ਹੈ? ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਸਰੀਰ ਕਰਕੇ ਸਾਡੇ ਕੋਲ ਖੜ੍ਹੇ ਸੀ ਉਦੋਂ ਤੁਸੀਂ ਹਾਜ਼ਰ ਸੀ, ਤੁਹਾਡਾ ਮਨ ਸਾਡੇ ਸਰੀਰ ਸੀ ਤਾਂ ਜੁੜਿਆ ਫਿਰਦਾ ਸੀ ਨਾ ਮੇਲੇ ਵਿੱਚ ਤਮਾਸ਼ੇ ਵਿੱਚ, ਵੀ ਆਪਾਂ ਵੀ ਵੇਖ ਕੇ ਆਉਂਦੇ, ਆਪਾਂ ਵੀ ਵੇਖ ਕੇ ਆਉਂਦੇ, ਦੇਖ ਕੇ ਆਇਆ ਤੁਹਾਡਾ ਉੱਥੇ ਫਿਰੀ ਗਿਆ ਸਾਰੀ ਰਾਤ। ਆਹ ਜਿਹੜੇ ਗਏ ਸੀ ਦੇਖਣ ਵਾਸਤੇ ਇਹਦਾ ਮਨ ਇੱਥੇ ਫਿਰਦਾ ਸੀ, ਜੇ ਮਹਾਰਾਜ ਜਾਗ ਪਏ ਪੁੱਛ ਪੜਤਾਲ ਹੋ ਗਈ, ਕੀ ਕਹੂਗਾ ਕੀ ਦੱਸਾਂਗੇ, ਪਤਾ ਨਹੀਂ ਕਿਹੜਾ ਸਜ਼ਾ ਮਿਲੂਗੀ। ਇਹ ਗਏ ਤਾਂ ਸੀ ਪਰ ਮਨ ਸਾਡੇ ਕੋਲ ਛੱਡ ਕੇ ਗਏ, ਇਸ ਕਰਕੇ ਮਨ ਕਰਕੇ ਜਿਹੜੇ ਹਾਜ਼ਰ ਹੁੰਦੇ ਉਹਨਾਂ ਦੀ ਹਾਜ਼ਰੀ ਲੱਗਦੀ ਹੈ। ਤੁਸੀਂ ਵੀ ਸਰੀਰ ਕਰਕੇ ਜ਼ਰੂਰ ਖੜ੍ਹੇ ਸੀ, ਮਨ ਨਹੀਂ ਹਾਜ਼ਰ ਸੀ, ਮਨ ਉੱਧਰ ਫਿਰਦਾ ਸੀ, ਇਸ ਕਰਕੇ ਗੈਰ ਹਾਜ਼ਰ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਉਸੇ ਸਿਧਾਂਤ ਨਾਲ ਇਹਨੂੰ ਰੁਕਨ ਦੀਨ ਨੂੰ ਕਹਿੰਦੇ ਆ ਵੀ ਜਿਹੜੇ ਮਨ ਕਰਕੇ ਹਾਜ਼ਰ ਹੁੰਦੇ ਉਹਨਾਂ 'ਤੇ ਖੁਦਾ ਦੀ ਮਿਹਰਬਾਨੀ ਹੋ ਜਾਂਦੀ, ਕਿਰਪਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ। ਜਿਹੜੇ ਮਨ ਕਰਕੇ ਗੈਰ ਹਾਜ਼ਰ ਹੁੰਦੇ ਉਹਨਾਂ 'ਤੇ ਮਿਹਰਬਾਨੀ ਨਹੀਂ ਹੁੰਦੀ, ਉਹਨਾਂ 'ਤੇ ਤਾਂ ਕਰੋਪੀ ਹੁੰਦੀ, ਪਰਮੇਸ਼ਰ ਨਾਰਾਜ਼ ਹੋ ਜਾਂਦਾ ਵੀ ਸਰੀਰ ਕਰਕੇ ਇੱਥੇ ਹਾਜ਼ਰ ਹੈ, ਮਨ ਕਰਕੇ ਕਿਤੇ ਹੋਰ ਹੀ ਫਿਰੀ ਜਾਂਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਉਹ ਨਵਾਬ ਨੂੰ ਕਹਿੰਦੇ ਸੀ ਵੀ ਤੂੰ ਵੀ ਕਾਬਲ ਕੰਧਾਰ ਵਿੱਚ ਸੌਦਾਗਰ ਬਣ ਕੇ ਘੋੜੇ ਖਰੀਦਦਾ ਫਿਰਦਾ ਸੀ, ਅਤੇ ਮੁੱਲਾ ਨੂੰ ਕਹਿੰਦੇ ਵੀ ਤੂੰ ਬਸ਼ੇਰੇ ਮਗਰ ਤੇਰਾ ਮਨ ਫਿਰੀ ਜਾਂਦਾ ਸੀ ਵੀ ਹੋਰ ਟੋਏ 'ਚ ਨਾ ਡਿੱਗ ਪਏ, ਹੋਰ ਹੀ ਲੱਤ ਨਾ ਟੁੱਟ ਜਾਏ, ਤੂੰ ਕਿਹੜੀ ਨਵਾਜ਼ ਪੜ੍ਹਦਾ ਸੀ। ਇਸ ਕਰਕੇ ਜਿਹੜੇ ਗੈਰ ਹਾਜ਼ਰ ਉਹਨਾਂ 'ਤੇ ਕੋਈ ਮਿਹਰ ਨਹੀਂ, ਉਹਨਾਂ 'ਤੇ ਕਰੋਪੀ ਨਾਰਾਜ਼ੀ ਹੁੰਦੀ ਹੈ। ਈਮਾਨ ਦੋਸਤ ਹੈ, ਮਹਾਰਾਜ ਕਹਿੰਦੇ ਜਿਹੜਾ ਕੋਈ ਈਮਾਨ ਰੱਖਣਾ, ਧਰਮ ਵਿੱਚ ਕਾਇਮ ਰਹਿਣਾ, ਪਰਪੱਕ ਰਹਿਣਾ, ਇਹ ਅਸਲੀ ਮਨੁੱਖ ਦਾ ਕਹਿੰਦੇ ਦੋਸਤ ਹੈ, ਅਸਲੀ ਮਿੱਤਰ ਹੈ। ਬੇਈਮਾਨ ਕਾਫਰ ਹੈ, ਜਿਹੜਾ ਕੋਈ ਬੇਈਮਾਨ ਪੁਰਸ਼, ਬੇਈਮਾਨਾ ਪੁਰਸ਼ ਹੈ ਉਹ ਕਹਿੰਦੇ ਕਾਫਰ ਹੈ, ਉਹ ਤਾਂ ਕਠੋਰ ਚਿੱਤ ਵਾਲਾ ਹੈ, ਉਹੀ ਕਾਫਰ ਹੈ, ਉਹੀ ਕਠੋਰ ਚਿੱਤ ਹਿੰਦੂ ਹੈ। ਤਕੱਬਰ ਕਹਿਰ ਹੈ, ਇਸੇ ਤਰ੍ਹਾਂ ਜਿਹੜਾ ਤਕੱਬਰ ਕੀ ਹੰਕਾਰ ਕਰਨਾ ਹੈ ਇਹ ਸਭ ਤੋਂ ਵੱਡਾ ਕਹਿੰਦੇ ਜ਼ੁਲਮ ਹੈ, ਕਿਉਂਕਿ ਜਿੰਨਾ ਹੰਕਾਰ ਕਰੂ ਓਨਾ ਜ਼ਿਆਦਾ ਜ਼ੁਲਮ ਕਰੂਗਾ। ਕਹਿੰਦੇ ਹੰਕਾਰ ਕਰਨਾ ਇਹ ਜ਼ੁਲਮ ਕਰਨਾ ਹੈ, ਹੰਕਾਰੀ ਜ਼ੁਲਮ ਕਰਦਾ ਹੁੰਦਾ, ਹੰਕਾਰ ਕਰਨਾ ਸਭ ਤੋਂ ਵੱਡਾ ਜ਼ੁਲਮ ਕਰਨਾ ਹੈ। ਗੁੱਸਾ ਹਰਾਮ ਹੈ, ਇਸੇ ਤਰ੍ਹਾਂ ਜਿਹੜਾ ਕ੍ਰੋਧ ਕਰਨਾ ਹੈ, ਗੁੱਸਾ ਕਰਨਾ ਇਹ ਸਭ ਤੋਂ ਨਿਖੇਧ ਹੈ, ਸਭ ਤੋਂ ਮਾੜਾ ਹੈ। ਨਫਸ ਸ਼ੈਤਾਨ ਹੈ, ਨਫਸ ਕੀ ਜਿਹੜਾ ਮਨ ਚੰਚਲ ਰੱਖਣਾ ਹੈ ਇਹ ਸਭ ਤੋਂ ਵੱਡਾ ਕਹਿੰਦੇ ਪਰਮੇਸ਼ਰ ਤੋਂ ਬੇਮੁਖ ਹੋਣਾ ਇਹ ਸ਼ੈਤਾਨ ਪੁਣਾ ਹੈ। ਜਿਹੜਾ ਪਰਮੇਸ਼ਰ ਤੋਂ ਚੰਚਲ ਬੇਮੁਖ ਹੋਣਾ ਹੈ, ਮਨ ਕਰਕੇ ਚੰਚਲ ਹੋਣਾ ਹੈ, ਮਨ ਨੂੰ ਚੰਚਲ ਰੱਖਣਾ ਹੈ, ਪਰਮੇਸ਼ਰ ਤੋਂ ਬੇਮੁਖ ਹੋਣਾ ਹੈ ਅਸਲੀ। ਜਾਂ ਜਿਹੜਾ ਪਰਮੇਸ਼ਰ ਹੈ ਇਹ ਤੋਂ ਵਿਅਮ ਕਰਨ ਵਾਲਾ ਇਹ ਸ਼ੈਤਾਨ ਹੀ, ਇਹ ਕਾਮ ਹੀ ਹੈ। ਗੁਮਾਨ ਲਾਨਤੀ ਹੈ, ਇਸੇ ਤਰ੍ਹਾਂ ਜਿਹੜਾ ਕੋਈ ਆਪਣੇ ਗੁਣਾਂ ਦਾ, ਆਪਣੇ ਵਿਦਿਆ ਦਾ ਕੋਈ ਗੁਮਾਨ ਜਾ ਕਰਨਾ, ਹੰਕਾਰ ਜਾ ਕਰਨਾ, ਇਹ ਮਨੁੱਖ ਨੂੰ ਕਹਿੰਦੇ ਲਾਨਤ ਦੇਣ ਯੋਗ ਹੁੰਦਾ ਹੈ, ਇਹ ਫਿਟਕਾਰਾਂ ਦਵਾਉਂਦਾ ਹੈ। ਪਸ ਗੈਬਤ ਕਾ ਮੂੰਹ ਕਾਲਾ ਹੈ, ਜਿਹੜਾ ਪਸ ਗੈਬਤ ਕੀ ਇਹ ਚੁਗਲ ਹੁੰਦਾ ਹੈ, ਉਹਦਾ ਜਿੱਥੇ ਕਿਤੇ ਮਰਜ਼ੀ ਜਾਏ ਉੱਥੇ ਉਹਦਾ ਮੂੰਹ ਕਾਲਾ ਹੁੰਦਾ ਹੈ, ਚੁਗਲ ਕਹਿੰਦੇ ਕਾਲੇ ਮੂੰਹ ਵਾਲਾ ਹੁੰਦਾ ਹੈ। ਦਿਆਨਤਦਾਰ ਸੁਰਖ ਰੋਏ ਹੈ, ਜਿਹੜਾ ਦਿਆਨਤਦਾਰ ਹੁੰਦਾ, ਇਮਾਨਦਾਰ ਪੁਰਸ਼ ਹੁੰਦਾ ਹੈ, ਉਹਦਾ ਰੋਏ ਕੀ ਜਿਹੜਾ ਮੁੱਖ ਹੈ ਲਾਲੋ ਲਾਲ ਹੁੰਦਾ। ਆਹ ਜਿਹੜਾ ਇਮਾਨਦਾਰ ਪੁਰਸ਼ ਹੈ ਉਹ ਲਾਲ ਚਿਹਰੇ ਵਾਲਾ ਹੁੰਦਾ, ਸੁਰਖਰੂ ਲਾਲ ਚਿਹਰੇ ਵਾਲਾ ਹੁੰਦਾ, ਭਾਵ ਉਹਦਾ ਜਿਹੜਾ ਮੁੱਖ ਮੁਰਝਾਇਆ ਨਹੀਂ ਹੁੰਦਾ, ਖਿੜੇ ਚਿਹਰੇ ਵਾਲਾ ਹੁੰਦਾ ਹੋ। ਬੇਦਿਆਨਤ ਸਿਆਹ ਰੋਏ ਹੈ, ਇਸੇ ਤਰ੍ਹਾਂ ਜਿਹੜਾ ਬੇਦਿਆਨਤ ਹੈ, ਜਿਹੜਾ ਬੇਈਮਾਨ ਪੁਰਖ ਹੈ, ਉਹਦਾ ਕਹਿੰਦੇ ਜਿੱਥੇ ਕਿੱਥੇ ਵੀ ਮੂੰਹ ਕਾਲਾ ਹੀ ਹੁੰਦਾ ਹੈ, ਬੇਈਮਾਨੇ ਦਾ, ਬੇਧਰਮੇ ਪੁਰਸ਼ ਦਾ। ਅਕਿਰਤ ਘਣ ਜਰਦ ਰੂਏ ਹੈ, ਜਿਹੜਾ ਕੀਤੇ ਹੋਏ ਪਰਪਕਾਰ ਨੂੰ ਬਹੁਤਿਆਂ ਨੂੰ ਭੁਲਾਉਣ ਵਾਲਾ ਹੈ, ਉਹ ਕਹਿੰਦੇ ਪੀੜੇ ਮੂੰਹ ਵਾਲਾ ਹੈ, ਉਹ ਇਸਾ ਕਿਰਤ ਕਣ ਪੁੜੇ ਮੂੰਹ ਵਾਲਾ ਹੁੰਦਾ ਹੈ, ਬਦ ਨੀਅਤ ਨਾ ਪਾਕ ਹੈ। ਇਸੇ ਤਰ੍ਹਾਂ ਜਿਹੜਾ ਕੋਈ ਨਾ ਬਦ ਨੀਅਤ ਕੇ ਖੋਟੀ ਭਾਵਨਾ ਵਾਲਾ ਮਾੜੀ ਕਾਸ਼ ਵਾਲਾ ਹੈ ਉਹ ਸਭ ਤੋਂ ਅਪਵਿੱਤਰ ਹੁੰਦਾ, ਸਭ ਤੋਂ ਵੱਡਾ ਕਹਿੰਦੇ ਗੰਦਾ ਪੁਰਸ਼ ਹੁੰਦਾ ਹੈ। ਮਾੜੀ ਨੀਤ ਵਾਲਾ ਮਾੜੀ ਭਾਵਨਾ ਵਾਲਾ ਮੋਮ ਦਿਲ ਪਾਕ ਹੈ। ਜਿਹੜਾ ਨਰਮ ਦਿਲ ਹੁੰਦਾ ਹੈ ਉਹ ਕਹਿੰਦੇ ਸਭ ਤੋਂ ਪਵਿੱਤਰ ਮਨੁੱਖ ਹੁੰਦਾ ਹੈ। ਬਿਹਰਸ ਔਲੀਆ ਹੈ, ਜਿਹਦੇ ਅੰਦਰ ਕਹਿੰਦੇ ਹਿਰਸ ਨੀ, ਲੋਹ ਲਾਲਚ ਨੀ, ਕੋਈ ਮਾੜੀਆਂ ਵਾਸ਼ਨਾ ਨੀ, ਉਹ ਤਾਂ ਔਲੀਆ ਹੈ, ਉਹ ਤਾਂ ਕਰਾਮਾਤਾਂ ਵਾਲਾ ਸੰਤ ਹੈ। ਜਿਹਦੇ ਅੰਦਰ ਲੋਭ ਲਾਲਚ ਹੈ, ਵਾਸ਼ਨਾ ਹੈ, ਉਹ ਕੋਈ ਔਲੀਆ ਨਹੀਂ ਕਿਹਾ ਜਾ ਸਕਦਾ, ਉਹਨੂੰ ਕੋਈ ਸ਼ਕਤੀ ਵਾਲਾ ਸੰਤ ਨਹੀਂ ਕਹਾ ਸਕਦਾ ਹੈ। ਇਸ ਕਰਕੇ ਜੋ ਵਾਸ਼ਨਾ ਤੋਂ ਰਹੇ ਤਾਂ ਲੋਭ ਲਾਲਚ ਤੋਂ ਰਹੇ ਤਾਂ ਉਹੀ ਮਹਾਨ ਸ਼ਕਤੀ ਵਾਲਾ ਸਾਧੂ ਸੰਤ ਹੈ। ਹਿਰਸਮੰਦ ਫਾਜਰਨ ਹੈ, ਇਹਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਹਿਰਸ ਕੇ ਵਾਸ਼ਨਾ ਮਾੜੀਆਂ, ਉਹ ਤਾਂ ਫਾਜਨ ਕੀ ਬਹੁਤ ਵੱਡਾ ਪਾਪੀ ਗੁਨਾਹੀ ਹੈ ਮਨੁੱਖ। ਦਰੋਗ ਦੋਜਕ ਹੈ, ਸਾਰਾ ਕਹਿੰਦੇ ਵੀ ਰੁਕਨ ਦੀਨ ਜਿਹੜਾ ਕੋਈ ਦਰੋਗ ਹੈ ਇਹ ਸਭ ਤੋਂ ਵੱਡਾ ਦੋਜਕ ਹੈ, ਸਭ ਤੋਂ ਵੱਡਾ ਨਰਕ ਹੈ। ਕਿਉਂਕਿ ਜਦੋਂ ਮਨੁੱਖ ਝੂਠ ਬੋਲੇਗਾ, ਫਿਰ ਝੂਠ ਬੋਲਣ ਕਰਕੇ ਜਦੋਂ ਝੂਠ ਦਾ ਪਰਦਾ ਫਾਸ ਹੋ ਗਿਆ, ਫਿਰ ਛਿੱਤਰ ਪੋਲਾ ਹੁੰਦਾ, ਫਿਰ ਉਹ ਕੁੱਟਮਾਰ ਹੁੰਦੀ ਹੈ ਝੂਠੇ ਮੁਰਗ ਨੂੰ। ਚਲੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਝੂਠ ਹੈ ਇਹ ਸਭ ਤੋਂ ਵੱਡਾ ਨਰਕ ਹੈ। ਕੁਫਰ ਗੋ ਪੁਰਾਣਾ ਪਾਇਆ ਦਜ ਸੀ, ਇਹ ਜਿਹੜਾ ਝੂਠ ਹੈ ਇਹ ਬੋਲਣਾ ਇਹ ਕਹਿੰਦੇ ਕੁਫਰ ਹੈ, ਨਰਕ ਹੈ। ਇਹਦੇ ਵਿੱਚ ਪਿਆ ਹੋਇਆ ਮਨੁੱਖ ਸੜਦਾ ਮੱਚਦਾ ਰਹਿੰਦਾ ਹੈ। ਜਿਹੜਾ ਝੂਠ ਹੈ ਸਭ ਤੋਂ ਵੱਡਾ ਨਰਕ ਹੈ, ਇਹ ਇੱਥੇ ਵੀ ਔਖਾ ਹੁੰਦਾ ਹੈ, ਝੂਠ ਬੋਲਣ ਵਾਲਾ ਅੱਗੇ ਵੀ ਜਾ ਕੇ ਨਰਕਾਂ ਵਿੱਚ ਜਾ ਕੇ ਦੁਖੀ ਹੁੰਦਾ ਹੈ। ਸੱਚ ਭੇਸਤ ਹੈ, ਜਿਹੜਾ ਸੱਚ ਬੋਲਣਾ ਹੈ ਇਹ ਅਸਲੀ ਭੇਸਤ ਹੈ, ਅਸਲੀ ਸੱਚਾ ਵਿਕੁੰਠ ਸੱਚ ਹੈ। ਬਦ ਜ਼ੁਬਾਨ ਫਿੱਕਾ ਹੈ, ਇਸੇ ਤਰ੍ਹਾਂ ਜਿਹੜਾ ਬਦ ਜਵਾਨ, ਜਵਾਨ ਤੋਂ ਵੱਧ ਕੇ ਭੈੜਾ ਬੋਲਣਾ, ਖੱਟਾ ਵਚਨ ਬੋਲਣਾ, ਜਵਾਨ ਤੋਂ ਮਾੜਾ ਵਚਨ ਕੱਢਣਾ ਹੈ, ਇਹ ਅਸੀਂ ਫਿੱਕ ਪੁਣਾ ਬੇਰਸੀ ਪੁਣਾ ਹੈ। ਦਰਦਬੰਦ ਦਰਵੇਸ਼ ਹੈ, ਇਸੇ ਤਰ੍ਹਾਂ ਜਿਹੜਾ ਕੋਈ ਦਰਦਬੰਦ ਹੈ, ਕਿਸੇ ਦੂਜੇ ਦੀ ਪੀੜਾ ਨੂੰ ਜਾਣਨ ਵਾਲਾ ਹੈ, ਸਮਝਣ ਵਾਲਾ ਹੈ ਤੇ ਮਦਦ ਕਰਨ ਵਾਲਾ ਹੈ, ਉਹ ਅਸਲੀ ਦਰਵੇਸ਼ ਹੈ, ਉਹੀ ਨਿਰਸ਼ ਸਾਧੂ ਹੁੰਦਾ ਜਿਹੜਾ ਕੋਈ ਦਰਦ ਵਾਲਾ ਹੁੰਦਾ ਹੈ। ਬੇਦਰਦ ਕਸਾਈ ਹੈ, ਜਿਹੜਾ ਬਿਨਾਂ ਦਰਦ ਤੋਂ ਕਿਸੇ ਦੀ ਪੀੜਾ ਨੂੰ ਜਾਣਦਾ ਹੀ ਨਾ, ਤਾਂ ਸਭ ਤੋਂ ਵੱਡਾ ਕਸਾਈ ਹੈ। ਰੋਜੀ ਬਖਸ਼ ਰਹੀਮ ਹੈ, ਇਸੇ ਤਰ੍ਹਾਂ ਜਿਹੜਾ ਕੋ ਰੋਜੀ ਬਖਸ਼ਣ ਵਾਲਾ, ਅੰਨ ਦੇਣ ਵਾਲਾ ਹੈ, ਉਹੀ ਅਸਲੀ ਮਨੁੱਖ ਰਹਿਮ ਦਿਲ ਹੈ। ਇਲਮ ਹਲੀਮੀ ਹੈ, ਜਿਹੜੀ ਬ੍ਰਹਮ ਵਿਦਿਆ ਹੈ ਇਹੀ ਅਸਲੀ ਕਹਿੰਦੇ ਗਰੀਬੀ ਹੈ। ਹੋਰ ਤਾਂ ਧੰਦੀ ਜਾਂ ਕੋਈ ਗਰੀਬੀ ਹੁੰਦੀ ਹੈ, ਅਸਲੀ ਜਿਹੜੀ ਕਹਿੰਦੇ ਹਲੀਮੀ ਹੈ, ਗਰੀਬੀ ਹੈ, ਸੁਖ ਦੇਣ ਵਾਲੀ ਉਹ ਬ੍ਰਹਮ ਵਿਦਿਆ ਹੀ ਹੈ। ਰੋਜੀ ਬਖਸ਼ ਰਹੀਮ ਹੈ, ਰੋਜੀ ਬਖਸ਼ ਨੂੰ ਜਿਹੜਾ ਰੋਜੀ ਬਖਸ਼ਣ ਵਾਲਾ, ਅੰਨ ਦੇਣ ਵਾਲਾ ਦਾਤਾ, ਜਿਹੜਾ ਅੰਨ ਦੇਣ ਵਾਲਾ ਦਾਤਾ ਉਹ ਕਹਿੰਦੇ ਰਹੀਮ ਹੈ, ਰਹਿਮ ਦਿਲ ਵਾਲਾ ਹੈ ਮਨੁੱਖ। ਤਵੱਜਾ ਬੁਲੰਦੀ ਹੈ, ਇਸ ਤਰ੍ਹਾਂ ਤਵੱਜਾ ਜਿਹੜੀ ਕੋਈ ਕਿਸੇ ਦਾ ਆਦਰ ਸਤਿਕਾਰ ਕਰਨਾ, ਕਿਸੇ ਦੀ ਖਾਤਰਗੀਰੀ ਕਰਨੀ, ਜੀਆਂ ਆਖਣਾ, ਇਹੀ ਕਹਿੰਦੇ ਸਭ ਤੋਂ ਬੁਲੰਦੀ ਹੈ, ਸਭ ਤੋਂ ਵੱਡੀ ਬਜ਼ੁਰਗੀ ਹੈ। ਹੋਰ ਕੋਈ 100 ਸਾਲ ਦਾ ਹੋ ਜਾਏ ਕਵੀ ਇਹ ਬਹੁਤ ਵੱਡਾ ਬਜ਼ੁਰਗ ਹੈ, ਇਹ ਨਹੀਂ ਹੈ। ਜਿਹੜਾ ਕਿਸੇ ਨੂੰ ਆਦਰ ਸਤਿਕਾਰ ਦੇਣ ਵਾਲਾ ਆਉਣਾ ਕਰਨਾ, ਇਹੀ ਸਭ ਤੋਂ ਵੱਡੀ ਬਜ਼ੁਰਗੀ ਹੈ, ਸਭ ਤੋਂ ਬਣਾ ਵੱਡਪੁਣਾ ਹੈ। ਖੈਰਵੰਦ ਸਤੀ ਹੈ, ਇਸੇ ਤਰ੍ਹਾਂ ਜਿਹੜਾ ਖੈਰਵੰਦ ਹੈ, ਪੁੰਨ ਦਾਨ ਕਰਨ ਵਾਲਾ ਹੈ, ਉਹੀ ਮਨੁੱਖ ਸਤ ਪ੍ਰਤੱਗੀ ਹੈ ਅਸਲੀ। ਬੇਖੈਰ ਬਖੀਲ ਹੈ, ਜਿਹੜਾ ਕੋਈ ਪੁੰਨ ਦਾਨ ਨਹੀਂ ਕਰਦਾ ਉਹੀ ਅਸਲੀ ਕਹਿੰਦੇ ਬਖੀਲੀ ਕੀ ਹੈ, ਸੋਮਕ ਚੂਸ ਹੈ, ਸੋਮਾਂ ਦਾ ਨੰਨ ਹੈ ਉਹ, ਜਿਹੜਾ ਪੁੰਨ ਦਾਨ ਨਹੀਂ ਕਰਦਾ ਹੈ ਉਹ ਬਖੀਲ ਚੁਗਲ ਹੈ, ਜਾਂ ਉਹ ਸੋਮਕ ਚੂਸ ਹੈ। ਚੋਰ ਜ਼ੁਲਮ ਹੈ, ਜਿਹੜਾ ਕਿਸੇ 'ਤੇ ਆਪਣਾ ਬਲ ਕਰਨਾ ਹੈ, ਜ਼ਬਰਦਸਤੀ ਕਰਨੀ, ਤਿੰਗੋਜੋਰੀ ਕਰਨੀ, ਇਹ ਸਭ ਤੋਂ ਵੱਡਾ ਜ਼ੁਲਮ ਹੈ, ਬੇਜੋਰ ਪਾਕ ਹੈ। ਜਿਹੜਾ ਕਹਿੰਦੇ ਜ਼ੋਰ ਨੂੰ ਦਿਖਾਉਣਾ ਹੈ, ਆਪਣਾ ਜ਼ੋਰ ਨਾ ਦਿਖਾਉਣਾ, ਆਪਣਾ ਬਲ ਨਾ ਕਿਸੇ 'ਤੇ ਦਿਖਾਉਣਾ, ਇਹ ਸਭ ਤੋਂ ਕਹਿੰਦੇ ਨਾਪਾਕ ਪਾਕੀ ਪਵਿੱਤਰਤਾ ਹੈ। ਇਹ ਸਭ ਤੋਂ ਵੱਡੀ, ਸਭ ਤੋਂ ਵੱਡੀ ਸਫਾਈ ਹੈ, ਸ਼ੁੱਧਤਾ ਹੀ ਹੈ। ਮੁਸਾਫਾ ਸਿਫਤ ਹੈ, ਮੁਸਾਫਾ ਸਿਫਤ, ਮੁਸਾਫਾ ਕੀ ਜਿਹੜਾ ਇਨਸਾਫ ਹੈ, ਜਾਂ ਜਿਹੜੀ ਪਰਮੇਸ਼ਰ ਦੀ ਸਿਫਤ ਕਰਨੀ ਹੈ, ਇਹੀ ਕਹਿੰਦੇ ਸਭ ਤੋਂ ਵੱਡੀ, ਸਭ ਤੋਂ ਵੱਡਾ ਮੁਸਾਫਾ ਕੀ ਹੈ, ਜਸ ਹੈ, ਸਾਫ ਕਰਨਾ ਹੈ, ਸਭ ਤੋਂ ਵੱਡੀ ਸਿਫਤ ਹੈ। ਹਿਕਮਤ ਕਤੇਬ ਹੈ, ਇਸ ਤਰ੍ਹਾਂ ਜਿਹੜੀ ਕਦਨਾਈ ਹੈ, ਕਿਉਂਕਿ ਦਨਾਈ ਹੈ, ਇਹੀ ਅਸਲੀ ਕਤੇਬ ਦਾ ਪੜਨਾ, ਇਹੀ ਅਸਲੀ ਕਿਤਾਬ ਹੈ, ਜਿਹੜੀ ਇਮਾਨਦਾਰੀ ਹੈ, ਦਨਾਈ ਹੈ, ਸਿਆਣਪਤਾਈ ਹੈ। ਦੁਆਏ ਦੌਲਤ ਹੈ, ਜਿਹੜੀ ਕਿਸੇ ਨੂੰ ਦੁਆ ਦੇਣੀ ਹੈ, ਚੰਗੀ ਆਸ਼ੀਰਵਾਦ ਦੇਣੀ ਹੈ ਜਾਂ ਬੇਨਤੀ ਕਰਨੀ ਹੈ, ਇਹੀ ਕਹਿੰਦੇ ਅਸਲੀ ਅਸੀਂ, ਇਹੀ ਸਭ ਤੋਂ ਵੱਡੀ ਦੌਲਤ ਹੈ, ਸਭ ਤੋਂ ਵੱਡੀ ਮਾਇਆ ਹੈ। ਬਦਦੁਆਏ ਕਹਿਰ ਹੈ, ਜਿਹੜਾ ਕੋਈ ਕਿਸੇ ਨੂੰ ਖੋਟੀ ਆਸ਼ੀਰਵਾਦ ਦੇਣੀ ਹੈ, ਇਹ ਸਭ ਤੋਂ ਵੱਡਾ ਜ਼ੁਲਮ ਹੈ, ਸਭ ਤੋਂ ਵੱਡਾ ਕਹਿਰ ਕਰਨਾ ਹੈ। ਇਨਸਾਫ ਸਾਫ ਹੈ, ਜਿਹੜਾ ਕੋਈ ਇਨਸਾਫ ਕਰਨਾ, ਨਿਆਂ ਕਰਨਾ ਹੈ, ਇਹ ਸਭ ਤੋਂ ਵੱਡੀ ਦਿਲ ਦੀ ਸਫਾਈ ਹੈ। ਚੋਰੀ ਲਾਲਚ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜਾ ਕੋਈ ਚੋਰੀ ਕਰਨੀ ਹੈ ਪਰਾਇਆਂ ਤੋਂ, ਲਾਲਚ ਕਰਕੇ ਜਿਹੜੀ ਚੋਰੀ ਕਰਨੀ, ਇਹ ਸਭ ਤੋਂ ਵੱਡਾ ਚੋਰਪੁਣਾ ਹੈ। ਯਾਰੀ ਪਲੀਤੀ ਹੈ, ਇਸ ਤਰ੍ਹਾਂ ਕਹਿੰਦੇ ਮਾੜੇ ਫੁਰਨੇ ਕਰਕੇ ਕਿਸੇ ਨਾਲ ਵਿਵਚਾਰ ਕਰਨ ਵਾਸਤੇ ਕੋਈ ਯਾਰੀ ਕਰਨੀ, ਇਹ ਤਾਂ ਬਹੁਤ ਗੰਦੀ ਹੈ। ਸਿਫਤ ਉਜੂ ਹੈ, ਜਿਹੜੀ ਪਰਮੇਸ਼ਰ ਦੀ ਸਿਫਤ ਕਰਨੀ, ਅਸਲੀ ਕਹਿੰਦੇ ਪੰਜ ਸ਼ਨਾਨਾ ਹੈ। ਬਾਂਗ ਬਲੇਲ ਹੈ, ਇਸ ਤਰ੍ਹਾਂ ਜਿਹੜੀ ਬਾਂਗ ਦੇਣੀ ਹੈ, ਇਹ ਕਹਿੰਦੇ ਰੱਬ ਦੀ ਆਵਾਜ਼ ਹੈ, ਸਮਝੋ। ਕਰਾਮਾਤ ਕੁਦਰਤ ਹੈ, ਜਿਹੜੀ ਕਹਿੰਦੇ ਕਰਾਮਾਤ ਸ਼ਕਤੀ ਹੈ ਨਾ, ਇਹ ਕੁਦਰਤ ਵਿੱਚ ਹੈ, ਪਰਮੇਸ਼ਰ ਦੀ ਕੁਦਰਤ ਵਿੱਚ ਮਹਾਨ ਸ਼ਕਤੀ ਹੈ। ਫਕੀਰੀ ਸਬੂਰੀ ਹੈ, ਇਸੇ ਤਰ੍ਹਾਂ ਜਿਹੜਾ ਸੰਤੋਖ ਹੈ, ਇਹੀ ਅਸਲੀ ਫਕੀਰੀ ਹੈ। ਨਾਸਬੂਰੀ ਮਕਰ ਹੈ, ਜਿਹੜਾ ਸੰਤੋਖ ਨਾ ਧਾਰਨਾ, ਇਹ ਕਹਿੰਦੇ ਬਹੁਤ ਕਹਿੰਦੇ ਛਲੀਆਪੁਣਾ ਹੈ। ਰਾਹੋ ਪੀਰਾ ਹੈ, ਇਸ ਤਰ੍ਹਾਂ ਜਿਹੜਾ ਕੋਈ ਰੱਬ ਦਾ ਰਸਤਾ ਹੈ, ਉਹ ਪੀਰਾਂ ਦੁਆਰਾ ਪ੍ਰਾਪਤ ਹੁੰਦਾ, ਗੁਰਾਂ ਦੁਆਰਾ ਪ੍ਰਾਪਤ ਹੁੰਦਾ। ਬੇਗੁਨਾਹ ਬੇਪੀਰਾ ਹੈ, ਬੇਰਾਹੋ ਬੇਪੀਰਾ ਹੈ, ਇਸ ਤਰ੍ਹਾਂ ਪਰਮੇਸ਼ਰ ਤੋਂ ਜਿਹੜਾ ਬੇਰਾਹ ਹੋਣਾ, ਹੋਰ ਰਸਤੇ ਚੱਲਣਾ ਜਾਂ ਬੇਮੁਖ ਹੋਣਾ ਹੈ, ਇਹ ਬੇਰਾਹੋ ਹੈ, ਨਗਰਿਆਂ ਦਾ ਕਹਿੰਦੇ ਰਸਤਾ ਹੈ। ਤੇਗ ਮਰਦਾ ਹੈ, ਹਾਂ ਜਿਹੜੀ ਤੇਗ ਚਲਾਉਣੀ, ਇਹ ਮਰਦਾਂ ਦਾ, ਸੂਰਮਿਆਂ ਦਾ ਕੰਮ ਹੈ। ਤੇਗ ਖਰਾਇਤ ਹੈ, ਇਸ ਤਰ੍ਹਾਂ ਜਿਹੜਾ ਕੋਈ ਤੇਗ ਚਲਾਉਣਾ, ਲੰਗਰ ਚਲਾਉਣਾ, ਇਹ ਸਭ ਤੋਂ ਵੱਡਾ ਕਹਿੰਦੇ ਪੁੰਨ ਦਾ ਕਰਮ ਹੈ। ਅਦਲ ਬਾਦਸ਼ਾਹ ਹੈ, ਜਿਹੜਾ ਨਿਆਂ ਕਰਨਾ, ਇਹੀ ਕਹਿੰਦੇ ਅਸਲੀ ਪਾਤਸ਼ਾਹੀ ਬਾਦਸ਼ਾਹੀ ਹੈ, ਬਾਦਸ਼ਾਹਣਾ ਹੈ। ਇਤੇ ਟੋਲਜ ਜਾਣ ਜਨਾਵੈ, ਮਹਾਰਾਜ ਕਹਿੰਦੇ ਵੀ ਹੁਕਮ ਦੀਨ, ਇਤਨੇ ਜਿਹੜੇ ਪਦਾਰਥ ਤੈਨੂੰ ਦੱਸੇ, ਪਦ ਪਦਾਰਥ ਦੱਸੇ, ਆਪ ਵੀ ਜਾਣਦਾ ਹੋਵੇ ਤੇ ਹੋਰਨਾਂ ਨੂੰ ਵੀ ਜੇ ਜਨਾਵੇ। ਤੋ ਨਾਨਕ ਦਾਨਿਸ਼ਵੰਦ ਕਹਾਵੇ, ਮਹਾਰਾਜ ਕਹਿੰਦੇ ਰੁਕਨ ਦੀਨ, ਉਹ ਆਪਣੇ ਆਪ ਨੂੰ ਮਨੁੱਖ ਜਿਹੜਾ ਦਾਨਿਸ਼ਵੰਦ ਕਹਾ ਸਕਦਾ, ਅਕਲ ਵਾਲਾ ਪੁਰਸ਼ ਕਹਿਣ ਕਹਾ ਸਕਦਾ ਜਾਂ ਅਕਲ ਵਾਲਾ ਪੁਰਸ਼ ਕਹਾਉਂਦਾ ਹੈ, ਕਹਿਣ ਵਿੱਚ ਆਉਂਦਾ ਹੈ। ਇਹ ਹਾਜ਼ਰਨਾਮਾ ਸਿਰਲੇਖ ਹੇਠ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਜਿਸ ਤਰ੍ਹਾਂ ਵੀ ਇਹਦੇ ਵਿੱਚ ਹੋਰ ਸਾਲ ਵਿੱਚ ਅਰਥ ਕੀਤੇ ਜਾਂਦੇ ਹੈ, ਉਹ ਜਿਵੇਂ ਥੋੜ੍ਹਾ ਬਹੁਤਾ ਸਮਝ ਆਏ ਹੈ, ਉਹ ਆਪਾਂ ਰਲ ਮਿਲ ਕੇ ਆਪੋ ਵਿੱਚ ਹੀ ਵਿਚਾਰੇ ਹੈ। ਇਸ ਤੋਂ ਅੱਗੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਵਾਰਤਾ ਰੂਪ ਵਿੱਚ ਵਚਨ ਕਹੇ ਸੀ, ਇਸ ਨੂੰ ਇਸ ਤੋਂ ਬਾਅਦ ਫਿਰ ਜਿਹੜੇ ਕੋਈ ਹੋਰ ਪੀਰ ਹੈ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਜਿਹੜਾ ਬਹਾਵਲਦੀਨ ਪੀਰ ਸੀ, ਇਸ ਨੇ ਵੀ ਕੁਝ ਕਿਹਾ ਸੀ, ਇਹਨੂੰ ਵੀ ਗੁਰੂ ਮਹਾਰਾਜ ਨੇ ਸੰਬੋਧਨ ਕਰਕੇ ਕੋਈ ਸੁਖਮਈ ਉਪਦੇਸ਼ ਦਿੱਤਾ ਸੀ। ਉਹ ਅੱਗੇ ਪ੍ਰਸੰਗ ਆ ਜਾਏਗਾ, ਸਮਾਂ ਉਪਰੀਆ ਜਾ ਰਿਹਾ ਹੈ, ਇਸ ਕਰਕੇ ਅੱਜ ਦੀ ਜਵਾਨ ਦੀ ਇੱਥੇ ਸਮਾਪਤੀ ਹੈ ਜੀ। ਤੇਗ ਮਰਦਾ ਹੈ ਦੇਗ ਖਰਾਇਤ ਹੈ, ਅਦਲ ਬਾਦਸ਼ਾਹ ਹੈ, ਏਤੇ ਟੋਲ ਜੇ ਜਾਣ ਜਨਾਵੈ, ਤੋ ਨਾਨਕ ਦਾਨਿਸ਼ਵੰਦ ਕਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਸ਼ਾਂਤੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ ਤੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਰੁਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕਰ।